ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਦੋਹਰਾ ਸੁਖ ਸਾਗਰ ਨਾਗਰ ਗੁਰੂ ਜਗਤ ਉਜਾਗਰ ਰੂਪ ਬੰਦੋਂ ਪਦ ਅਰਬਿੰਦ ਕੋ ਉਚਰੋਂ ਕਥਾ ਅਨੂਪ ਸੁਖ ਸਾਗਰ ਨਾਗਰ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਪਵਿੱਤਰ ਹਜ਼ੂਰੀ ਵਿਖੇ ਮਹਾਨ ਹੀ ਸੁੰਦਰ ਦੀਵਾਨ ਸਜ ਰਿਹਾ ਹੈ। ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਬਾਣੀ ਦਾ ਪਾਠ ਜਾਪ ਅਤੇ ਗੁਰਬਾਣੀ ਦੇ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ। ਆ ਮਾਈ ਭਾਈ ਹਾਜ਼ਰੀਆਂ ਭਰਦੇ ਹੋਏ ਸੰਗਤ ਰੂਪ ਜੁੜ ਕੇ ਲਾਹ ਹਾਸਲ ਕਰ ਰਹੇ ਸੀ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਆਪਾਂ ਸੰਗਤ ਰੂਪ ਜੁੜ ਕੇ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਰਹੇ ਹਾਂ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਲਾਹੌਰ ਸ਼ਹਿਰ ਬਾਹਰ ਬਾਹਰ ਜਿਹੜਾ ਪਖੰਡੀ ਬ੍ਰਾਹਮਣ ਔਰ ਪਖੰਡ ਦਾ ਪਰਦਾ ਫਾਸ ਕਰਦੇ ਉਹਨੂੰ ਸੱਤ ਪਾਤਸ਼ਾਹੀਆਂ ਖਜ਼ਾਨਾ ਬਖਸ਼ ਕੇ ਸਿੱਖੀ ਬਖਸ਼ ਕੇ ਇਸੇ ਤਰ੍ਹਾਂ ਆਪਣਾ ਸਿੱਖ ਸਜਾ ਕੇ ਵਾਹਿਗੁਰੂ ਵਾਹਿਗੁਰੂ ਜੀ ਪਾ ਕੇ ਇਸ ਤੋਂ ਅੱਗੇ ਚੱਲ ਪਏ ਸਨ। ਇਸੇ ਜ਼ਿਲ੍ਹੇ ਦੇ ਵਿੱਚ ਹੀ ਕੰਗਣਪੁਰ ਜਿਹੜਾ ਨਗਰ ਹੈ ਪਿੰਡ ਹੈ ਛੋਟਾ ਜਿਹਾ ਉਹਦੇ ਵਿੱਚ ਚਲੇ ਗਏ। ਲੋਕ ਇਹੋ ਜਿਹੇ ਸਨ ਜਿੱਥੇ ਮਾਰਾ ਬੈਠਦੇ ਉੱਥੇ ਹੀ ਉਠਾ ਦਿੰਦੇ, ਹੋਰ ਥਾਂ ਜਾਂਦੇ ਉੱਥੋਂ ਵੀ ਉਠਾ ਦਿੰਦੇ। ਫਿਰ ਮਾਰਾ ਨੇ ਜਾਂ ਬੱਚਨ ਕਿਹਾ ਵੀ ਤੁਸੀਂ ਇੱਥੇ ਹੀ ਵੱਸਦੇ ਰਹੋ। ਇੱਥੋਂ ਅੱਗੇ ਚੱਲੇ ਨੇ, ਉਹ ਕਸ਼ੂਰ ਪਿੰਡ ਆ ਗਿਆ ਹੈ। ਇੱਥੇ ਦੇ ਲੋਕਾਂ ਨੇ ਬਹੁਤ ਸੇਵਾ ਕੀਤੀ ਹੈ। ਜਿਹੜਾ ਗੁੰਦਾ ਜ਼ਿਮੀਦਾਰ ਇਸਨੇ ਤਾਂ ਗੁਰੂ ਮਹਾਰਾਜ ਨੂੰ ਪ੍ਰੇਮ ਪਿਆਰ ਨਾਲ ਦੁੱਧ ਛਕਾਇਆ, ਇਹਦੀ ਸੇਵਾ 'ਤੇ ਮਹਾਰਾਜ ਪ੍ਰਸੰਨ ਹੋ ਗਏ ਸੀ। ਹੋਰ ਜਿੰਨੇ ਲੋਕ ਉਹਨਾਂ ਨੇ ਵੀ ਬੜੀ ਮਹਾਰਾਜ ਦੀ ਆਗਤ ਭਾਗਤ ਕੀਤੀ ਔਰ ਸਤਿਕਾਰ ਕਿਹਾ ਹੈ। ਮਹਾਰਾਜ ਜਦੋਂ ਚੱਲਣ ਲੱਗੇ, ਮਹਾਰਾਜ ਨੇ ਕਿਹਾ ਵੀ ਤੁਸੀਂ ਉਜੜ ਕੇ ਬਸੋ, ਮਰਦਾ ਨਾ ਰਹੀ ਰਹਿ ਸਕਿਆ। ਕਹਿਣ ਲੱਗਿਆ ਮਹਾਰਾਜ, ਜਿਨ੍ਹਾਂ ਨੇ ਰਹਿਣ ਵਾਸਤੇ ਬੈਠਣ ਥਾਂ ਨਹੀਂ ਦਿੱਤੀ ਉਹਨਾਂ ਨੂੰ ਕੋਈ ਬਸ ਦੇ ਰਹੋ, ਇਹਨਾਂ ਨੇ ਸੇਵਾ ਕੀਤੀ, ਇਹਨਾਂ ਨੂੰ ਕਿਹਾ ਤੁਸੀਂ ਉਜੜ ਜਾਓ, ਉਜੜ ਕੇ ਬਸੋ। ਅਸੀਂ ਉਲਟੀ ਰੀਤੀ ਆਪ ਜੀ ਨੇ ਕਿਉਂ ਕੀਤੀ ਕਦੇ? ਮਹਾਰਾਜ ਕਹਿੰਦੇ ਮਰਦਾਨੇ ਸੱਲਾ, ਉਹ ਜਿਹੜੇ ਕੰਗਣਪੁਰ ਲੋਕ ਸੀਗੇ ਉਹ ਬੇਮਖ ਸੀ, ਸਾਕਤ ਸੀ, ਉਹਨਾਂ ਦੇ ਅੰਦਰ ਭਾਵ ਭਗਤੀ ਹੈ ਨਹੀਂ ਸੀ, ਆਪ ਵਿਗੜੇ। ਇਹ ਹੋਰ ਕਿਤੇ ਜਾਣਗੇ ਤੇ ਹੋਰਨਾਂ ਨੂੰ ਵੀ ਕਾੜਨਗੇ, ਪੁੱਠੇ ਰਸਤੇ ਪਾਉਣਗੇ। ਇਸ ਕਰਕੇ ਕਿਹਾ ਵੀ ਇੱਥੇ ਤੁਸੀਂ ਰਹੋ, ਗਾਣਾ ਬਦੋ ਫੱਲੋ। ਇਹ ਜਿਹੜੇ ਨਗਰ ਦੇ ਲੋਕ ਸਿਆਣੇ, ਇਹ ਜਿੱਥੇ ਵੀ ਜਾਣਗੇ ਉਹਨਾਂ ਨੂੰ ਚੰਗੇ ਪਾਸੇ ਲਾਉਣਗੇ। ਇਸ ਕਰਕੇ ਕਿਹਾ ਵੀ ਤੁਸੀਂ ਅੱਗੇ ਤੋਂ ਅੱਗੇ ਬਸੋ, ਉਜੜ ਗਏ। ਇਸ ਕਰਕੇ ਮਹਾਰਾਜ ਦੇ ਉਹ ਸਹਿਜੇ ਬਚਨ ਕਰਨ ਤੋਂ ਫਿਰ ਜਿਹੜਾ ਕਸ਼ੂਰ ਸ਼ਹਿਰ ਹੈ, ਪਿੰਡ ਹੈ, ਉਜੜ ਕੇ ਬਹੁਤ ਵੱਡਾ ਸ਼ਹਿਰ ਵਸ ਗਿਆ। ਇਸੇ ਤਰ੍ਹਾਂ ਫਿਰ ਇੱਥੇ ਮਹਾਰਾਜ ਨੇ ਵੈਰਾਗਮਈ ਸ਼ਬਦ ਵੀ ਉਚਾਰਨ ਕੀਤਾ ਮਲਾਰ ਰਾਗ ਦੇ ਵਿੱਚ। ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ, ਮਰਨਾ ਕਸਮ ਵਿਸਾਰ ਖੁਆਨੀ ਕੁਆਰੀ ਕਿੰਨੀ ਤਿਰਗ ਜੀਵਨ ਨਹੀਂ ਰਹਿਣਾ, ਪੁਰਾਣੀ ਇੱਕੋ ਨਾਮ 'ਤੇ ਆਵੋ, ਆਪਣੀ ਪਰਸੇਤੀ ਕਰ ਜਾਵੋ, ਰਹਾਓ ਤੁਧਨੋ ਸੇਵੈ ਤੁਧ ਕਿਆ ਲੇਵੈ, ਮੰਗਾ ਲੇਵੈ ਰਹਿ ਹੈ ਨਾਹੀ, ਤੂੰ ਦਾਤਾ ਜੀਆਂ ਸਭਨਾ ਕਾ ਜੀਆਂ ਅੰਦਰ ਜੀਓ ਤੂੰ ਹੀ, ਗੁਰਮੁਖ ਧਿਆਵੈ ਸੇ ਅੰਮ੍ਰਿਤ ਪਾਵੈ ਸੇਈ ਸੁਚੇ ਹੋਈ, ਅਹਿਨਸ ਨਾਮ ਜਪੋਰੇ ਪ੍ਰਾਣੀ ਮਹਿਲੇ ਹੱਛੇ ਹੋਈ, ਮਹਿਲੇ ਹੱਛੇ ਹੋਈ, ਜੇਹੀ ਰੁੱਤ ਕਾਇਆ ਸੁਖ ਦੇਹਾ, ਦੇਹੋ ਜੇਹੀ ਦੇਹੀ, ਨਾਨਕ ਰੁੱਤ ਸੁਭਾਵੀ ਸਾਈ, ਬਿਨ ਨਾਵੈ ਰੁੱਤ ਕੇਹੀ। ਇਸ ਤਰ੍ਹਾਂ ਦੇ ਵੈਰਾਗਮਈ ਬਚਨ ਕਹਿ ਕੇ ਇਹਨਾਂ ਨੂੰ ਭਗ ਭਗਤੀ ਵਾਲੇ ਬਣਾਇਆ, ਲੋਕ ਪ੍ਰਲੋਕ ਦੇ ਸੁੱਖਾਂ ਸਹਿਤ ਕਰ ਦਿੱਤਾ ਹੈ। ਇੱਥੋਂ ਜਿਵੇਂ ਗੁਰੂ ਮਹਾਰਾਜ ਜੀ ਮਿੰਟ ਕੁਮਰੀ ਦੇ ਜ਼ਿਲ੍ਹੇ ਵਿੱਚ ਚਲੇ ਗਏ, ਇਹ ਜ਼ਿਲ੍ਹੇ ਦੇ ਵਿੱਚ ਜਿਹੜਾ ਸਤਿਗੁਰਾਂ ਨਾਮ ਦਾ ਨਗਰ ਹੈ, ਇੱਥੇ ਬਹੁਤ ਤਕੜਾ ਦੁਖੀ ਸ਼ਾਹੂਕਾਰ ਰਹਿ ਰਿਹਾ ਸੀ। ਅਸੀਂ ਉਹ ਦੁਖੀ ਨੂੰ ਸੁਖੀ ਕਰਨ ਵਾਸਤੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਇਹ ਸਤਿਗੁਰੇ ਨਗਰ ਵਿੱਚ ਗਏ, ਉਹ ਪ੍ਰਸੰਗ ਅੱਜ ਆ ਰਿਹਾ ਹੈ। ਇਸ ਤਰ੍ਹਾਂ ਵੀ ਆ ਰਿਹਾ, ਆਪਾਂ ਮਨ ਲਾ ਕੇ ਸ਼ਰਧਾ ਸਹਿਤ ਸੁਣੀਏ ਜੀ। ਸੁਖ ਸਾਗਰ ਨਾਗਰ ਗੁਰੂ ਕਵੀ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਹਿਮਾ ਦਾ ਮੰਗਲ ਕਰ ਰਿਹਾ ਵੀ ਜੋ ਸਾਡੇ ਗੁਰੂ ਨਾਨਕ ਸਾਹਿਬ ਜੀ ਉਹ ਸੁੱਖਾਂ ਦਾ ਸਮੁੰਦਰ ਹੈ, ਅਤੇ ਆਪਣੇ ਗੁਰਸਿੱਖਾਂ ਨੂੰ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਬਹੁਤ ਹੀ ਨਾਗਰ ਹੈ, ਬਹੁਤ ਹੀ ਸਿਆਣੇ, ਬਹੁਤ ਹੀ ਨਿਪੁੰਨ ਹੈ, ਮਹਾਨ ਚਤੁਰ ਹਨ। ਜਿਸ ਢੰਗ ਨਾਲ ਗੁਰਸਿੱਖ ਤਰਦਾ ਉਹੋ ਜਿਹਾ ਢੰਗ ਤਰੀਕਾ ਮਹਾਰਾਜ ਬਣਾ ਲੈਂਦੇ। ਇਸ ਕਰਕੇ ਗੁਰਸਿੱਖਾਂ ਦਾ ਆਧਾਰ ਸੁਧਾਰ ਕਰਨ ਵਾਸਤੇ ਆਪ ਜੀ ਬਹੁਤ ਹੀ ਮਹਾਨ ਨਿਪੁੰਨ ਹੈ, ਮਹਾਨ ਹੀ ਚਤੁਰ ਹਨ। ਜਗਤ ਉਜਾਗਰ ਰੂਪ, ਇਹਨਾਂ ਦਾ ਜਿਹੜਾ ਪਾਵਨ ਪਵਿੱਤਰ ਸਰੂਪ ਹੈ ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧ ਹੈ। ਘਰ ਘਰ ਬਾਬਾ ਵਾਗਿਆ ਭਜਨ ਰਬਾਬ ਤਾਲ ਮਰਦੰਗ ਰਬਾਬਾ ਵਾਲੇ ਵੀ ਘਰਾਂ ਘਰਾਂ ਵਿੱਚ ਮਹਾਰਾਜ ਪ੍ਰਸਿੱਧ ਹੈ, ਨੌ ਖੰਡਾਂ ਵਿੱਚ ਬ੍ਰਹਮੰਡਾਂ ਵਿੱਚ। ਜਦੋਂ ਪੀਰ ਦੇ ਚੇਲੇ ਨੂੰ ਲੈ ਕੇ ਗਏ, ਹਰ ਥਾਂ ਸੰਗਤ ਹੋ ਰਹੀ, ਕੜਾਹ ਪ੍ਰਸ਼ਾਦੀਆਂ ਦੇਗਾਂ ਬਣ ਰਹੀਆਂ, ਮਹਾਰਾਜ ਨੂੰ ਭੋਗ ਲਗਾਏ ਜਾ ਰਹੇ ਹੈ। ਇਸ ਤਰ੍ਹਾਂ ਕਵੀ ਜੀ ਉਸ ਨੂੰ ਸਾਹਮਣੇ ਰੱਖ ਕੇ ਮੰਗਲ ਕਰ ਰਹੇ ਹੈ ਕਿ ਜਿਨ੍ਹਾਂ ਦਾ ਜਿਹੜਾ ਪਾਵਨ ਪਵਿੱਤਰ ਸੋਹਣਾ ਸਰੂਪ ਹੈ, ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧ ਹੈ, ਸਾਰੇ ਗੁਰੂ ਨਾਨਕ ਸਾਹਿਬ ਜੀ ਨੂੰ ਜਾਣਦੇ ਹਨ। ਬੰਦੋ ਪਦ ਅਰਬਿੰਦ ਕੋ, ਐਸੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਕਮਲਾਂ ਨੂੰ ਪਹਿਲਾਂ ਮੈਂ ਮੱਥਾ ਟੇਕਦਾ ਹਾਂ। ਉਚਰੋਂ ਕਥਾ ਅਨੂਪ, ਉਸ ਤੋਂ ਬਾਅਦ ਹੈ ਸਰੋਤਾ ਜਨੋ, ਜੋ ਗੁਰੂ ਨਾਨਕ ਸਾਹਿਬ ਦੀ ਅਨੂਪ ਕਥਾ ਹੈ, ਅਨੋਖੀ ਕਥਾ, ਉਪਮਾ ਤੋਂ ਰਹਿਤ ਕਥਾ ਹੈ, ਮੈਂ ਉਚਾਰਨ ਕਰਦਾ ਹਾਂ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸ੍ਰੀ ਅੰਗਦ ਸੁਨ ਕਥਾ ਸੁਹਾਨੀ। ਸੰਧੂਆਂ ਦੇ ਗੌਰ ਸਵਾਈ ਮਨ ਭਾਈ ਬਾਲਾ ਜੀ ਕਹਿੰਦੇ ਹਨ, ਹੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਜੋ ਸੋਭਨੀ ਕਥਾ ਗੁਰੂ ਨਾਨਕ ਸਾਹਿਬ ਜੀ ਦੀ ਉਹ ਸੁਣ ਲਈਏ ਮੇਰੇ ਪਾਸਾਂ। ਗਮਨ ਕੀਨ ਆਗੇ ਗੁਣ ਖਾਨੇ, ਗੁਣਾਂ ਦੇ ਖਾਣ ਜੋ ਗੁਰੂ ਨਾਨਕ ਸਾਹਿਬ ਉਹਨਾਂ ਨੇ ਕਸੂਰ ਵਾਸੀਆਂ ਨੂੰ ਭਾਵ ਭਗਤੀ ਵਾਲੇ ਬਣਾ ਕੇ ਸੁਖੀ ਕਰਕੇ ਅੱਗੇ ਚੱਲਣਾ ਕੀਤਾ। ਉਤੋਂ ਸਤ ਘਰਾ ਏਕ ਸਥਾਨਾ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਜਿੱਥੇ ਮਿੰਟਗੁਮਰੀ ਜ਼ਿਲ੍ਹੇ ਦੇ ਵਿੱਚ ਇੱਕ ਸਤਕਰਾ ਨਾਮ ਦਾ ਪਿੰਡ ਹੈ ਸੀ, ਉੱਥੇ ਇੱਕ ਅਸਥਾਨ ਹੈ ਸੀ, ਤਹਾਂ ਪਹੁੰਚੇ ਕਿਰਪਾ ਨਿਧਾਨਾ, ਕਿਰਪਾ ਦੇ ਖਜ਼ਾਨੇ ਉਸ ਅਸਥਾਨ ਤੇ ਜਾ ਪਹੁੰਚੇ ਸਤਕਰੇ ਨਗਰ ਵਿੱਚ। ਗਮਨੇ ਬਾਹਰ ਬਾਜ਼ਾਰ ਮਜਾਰਾ, ਇਹ ਤਗੜਾ ਜਿਹੜਾ ਨਗਰ ਸੀ, ਸ਼ਹਿਰ ਵਰਗਾ ਹੀ ਸੀ, ਬਾਜ਼ਾਰ ਬਣਿਆ ਸੀ, ਮਹਾਰਾਜ ਜੀ ਅਤੇ ਉਹ ਬਾਜ਼ਾਰ ਦੇ ਵਿੱਚ ਹੀ ਚੱਲ ਪਏ ਹਨ। ਬੈਠ ਗਏ ਇੱਕ ਹਾਟ ਉਦਾਰਾ, ਚੰਗੀ ਵਧੀਆ ਦੁਕਾਨ ਸੀ, ਉਹਦੇ ਨੇੜੇ ਜੇ ਹੋ ਕੇ ਸਤਿਗੁਰੂ ਬੈਠ ਗਏ, ਸਜ ਗਏ। ਉਤੋਂ ਧਨਾੜ ਸ਼ਾਹ ਇੱਕ ਭਾਰੀ, ਇਸ ਦੁਕਾਨ ਦਾ ਇੱਕ ਬੜਾ ਤਕੜਾ ਭਾਰੀ ਮਾਇਆ ਧਾਰੀ ਸ਼ਾਹੂਕਾਰ ਹੈ ਸੀ, ਕਾਮੇ ਜਿਹੇ ਕੇ ਬਹੁਤ ਅਗਾਰੀ, ਸ਼ਾਹੂਕਾਰ ਦੇ ਦੁਕਾਨ ਦੇ ਅੱਗੇ ਬਹੁਤ ਕਾਮੇ ਜਿਹੜੇ ਹੈ ਉਹ ਕੰਮ ਕਰ ਰਹੇ ਹੈ, ਆਹ ਜਿਹੜੇ ਕੋਈ ਨੌਕਰ ਚਾਕਰ ਜੇ ਹੈ ਉਹ ਬਿਮ ਜ਼ਿਆਦਾ ਹੀ ਹਨ, ਜਗ ਕੇ ਧੰਦ ਅਧਿਕ ਸੋ ਕਰਈ। ਇਸ ਤਰ੍ਹਾਂ ਜਿਹੜਾ ਸ਼ਾਹੂਕਾਰ ਸੰਸਾਰ ਦੇ ਜਿਹੜੇ ਕੰਮ ਧੰਦੇ ਆ, ਲੈਣ ਦੇਣ ਵੇਚਣ ਦੇ, ਉਹ ਬੜੇ ਕਰੀ ਜਾ ਰਿਹਾ ਹੈ। ਹਿਰਦੇ ਨਾਮ ਹਰ ਕਦੇ ਨ ਧਰਈ, ਇਹੋ ਜਿਹਾ ਸ਼ਾਹੂਕਾਰ ਪੁੰਨਿਆ ਭੜਕੇ ਹਿਰਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਰਮੇਸ਼ਰ ਦਾ ਨਾਮ ਕਦੇ ਧਾਰਦਾ ਹੀ ਨਹੀਂ, ਯਾਦ ਹੀ ਰੱਖਦਾ ਹੈ। ਕਰਤ ਬਣਜ ਸਭ ਦਿਵਸ ਬਿਤਾਵਤ, ਸਾਰਾ ਦਿਨ ਜਿਹੜਾ ਆਪਣਾ ਬਿਜਨਸ ਹੈ ਸੌਦਾ ਵੇਚਣ ਲੈਣ ਦਾ, ਉਹਦੇ ਵਿੱਚ ਹੀ ਇਹ ਬਤੀਤ ਕਰਦਾ ਹੈ। ਬਚੀ ਭਇਓ ਕਬ ਹੈ ਨਾ ਵਿਸਰਾਵਤ, ਇੰਨਾ ਕਹਿੰਦੇ ਉਹ ਲੈਣ ਦੇਣ ਦੇ ਵਿਵਹਾਰ ਦੇ ਵਿੱਚ ਖਪ ਰਿਹਾ ਹੈ, ਕਦੇ ਉਹ ਧੰਦਿਆਂ ਨੂੰ ਉਹਨਾਂ ਵਸਤੂਆਂ ਨੂੰ ਭੁਲਾਉਂਦਾ ਲੈਣ ਦੇਣ ਦਾ, ਜਾਣੀ ਕਦੇ ਵੀ ਸੁਰਤੇ ਦੀ ਉੱਧਰ ਨਹੀਂ ਇੱਧਰ ਹੀ ਲੱਗਿਆ ਹੋਇਆ ਵਿਵਹਾਰਾਂ ਵਿੱਚ। ਦੋਹਰਾ ਘਟੀ ਦੋ ਦਿਨ ਜਬ ਰਹਾ, ਜਦੋਂ ਕਹਿੰਦੇ ਦੋ ਘੜੀਆਂ 48 ਕੁ ਮਿੰਟ ਦਿਨ ਬਾਕੀ ਰਹਿ ਗਿਆ, ਮਰਦਾਨੇ ਦ੍ਰਿਗ ਲਾਏ, ਮਰਦਾਨੇ ਨੇ ਉੱਧਰ ਕਹਿੰਦੇ ਦੇ ਨੇਤਰ ਜੇ ਲਾਏ ਦੇਖਿਆ ਹੈ, ਕਹਿਓ ਸੁਖੀ ਬਹੁ ਸ਼ਾਹ ਇਹੋ, ਨਾਨਕ ਸਾਹਿਬ ਜੀ ਨੂੰ ਸੰਬੋਧਨ ਕਰਕੇ ਕਹਿਣ ਲੱਗਿਆ, ਮਹਾਰਾਜ ਜਿਹੜਾ ਦੁਕਾਨਦਾਰ ਹੈ ਸ਼ਾਹੂਕਾਰ ਬੜਾ ਤਕੜਾ ਸੁਖੀ ਹੈ, ਸੁਖ ਸੋ ਦਿਵਸ ਬਿਤਾਏ, ਮਹਾਰਾਜ ਸੁਖ ਦੇ ਨਾਲ ਹੀ ਆਪਣਾ ਦਿਨ ਗਾਉਂਦਾ, ਕਿੰਨੇ ਨੌਕਰ ਚਾਕਰ ਭੱਜੇ ਫਿਰਦੇ ਅੱਗੇ ਪਿੱਛੇ, ਚੌਪਈ ਕਬ ਕੇ ਤੁਮ ਬੈਠੇ ਇਸ ਥਾਂ, ਨਾਨਾ ਕਹਿਣ ਲੱਗਿਆ ਵੱਖੋ ਮਹਾਰਾਜ ਕਦੋਂ ਦੇ ਸਵੇਰ ਤੋਂ ਲੈ ਕੇ ਸ਼ਾਮ ਹੋ ਚੱਲੀਏ ਤੁਸੀਂ ਇਸ ਥਾਂ ਤੇ ਬੈਠੇ ਹੋਏ, ਦ੍ਰਿਸ਼ਟ ਨਾ ਇਸ ਕੀ ਹਮ ਦਿਸ਼ ਆਈ, ਜਿਹੜਾ ਸੁਖੀ ਸ਼ਾਹੂਕਾਰ ਦੀ ਨਿਗਾਹ ਤੁਹਾਡੇ ਵੱਲ ਭੂਰਾ ਮਾਤਰ ਨਹੀਂ ਆਈ, ਬੜਾ ਵੀ ਨਹੀਂ ਝਾਕਿਆ ਤੁਹਾਡੇ ਵੱਲ, ਕਰਨ ਦਾਨ ਕੀ ਮਨ ਮਹਿ ਨਾਹੀ, ਕਰਕੇ ਮਹਾਰਾਜ ਸ਼ਾਹੂਕਾਰ ਨੂੰ ਵੀ ਦਾਨ ਆਪਾਂ ਮਾੜਾ ਮੋਟਾ ਕਰੀਏ, ਉਹ ਵੀ ਕੋਈ ਇੱਛਾ ਹੈ ਨੀ, ਖਾਸ ਹੈ ਨੀ, ਸੋਮੀ ਦਿਸਦਾ ਹੈ, ਬੇਮੁਖ ਸੰਤਨ ਤੇ ਇਹ ਆਹੀ, ਜਿਹੜੇ ਸਾਧੂ ਸੰਤ ਉਹਨਾਂ ਤੋਂ ਵੀ ਇਹ ਸ਼ਾਹੂਕਾਰ ਬਿਲਕੁਲ ਬੇਮੁਖ ਜਿਹਾ ਦਿਸਦਾ, ਵੀ ਸਵੇਰ ਤੇ ਬੈਠੇ ਆ ਝਾਕੇ ਨਹੀਂ ਇਹ ਸਾਡੇ ਬੰਦੇ। ਕਬ ਹੈ ਨ ਸੇਵ ਕਿਸੂ ਕੀ ਕਰੇ। ਇਸ ਕਰਕੇ ਮਹਾਰਾਜ ਇੱਥੋਂ ਪਤਾ ਲੱਗਦਾ ਵੀ ਇਹ ਕਿਸੇ ਦੀ ਸੇਵਾ ਕਦੇ ਕਰਦਾ ਨਹੀਂ ਹੋਣਾ ਤੇ ਹੁਣ ਮਨੀ ਨੇ ਕੀਤੀ ਹੈ। ਭਾਉ ਭਗਤ ਕੋ ਹਿਰਦੈ ਨ ਧਰੇ। ਪ੍ਰੇਮ ਨਾਲ ਵਾਹਿਗੁਰੂ ਦੀ ਜਿਹੜੀ ਭਗਤੀ ਕਰਨੀ ਉਹ ਵੀ ਹਿਰਦੇ ਵਿੱਚ ਨਹੀਂ ਇਹ ਧਾਰ ਰਿਹਾ, ਪ੍ਰੇਮ ਨਾਲ ਭਗਤੀ ਨਹੀਂ ਕਰ ਰਿਹਾ ਦਿਸਦਾ ਹੈ। ਸੁਖੀ ਰਹਿਤ ਉਲਟੀ ਇਹ ਜਾਣੇ। ਵੇਖ ਲੋ ਕਹਿੰਦੇ ਫੇਰ ਵੀ ਇਹ ਸ਼ਾਹੂਕਾਰ ਕਿੰਨਾ ਸੁਖੀ ਹੈ, ਇੱਥੇ ਤਾਂ ਜਿਹੜੀ ਰੀਤੀ ਹੈ ਉਲਟੀ ਜਾਣੀ ਜਾਂਦੀ ਹੈ। ਤੁਸੀਂ ਕਹਿੰਦੇ ਵੀ ਪਰਮੇਸ਼ਰ ਦੇ ਨਾਮ ਤੋਂ ਬਗੈਰ ਕੋਈ ਸੁਖੀ ਨਹੀਂ ਹੋ ਸਕਦਾ ਹੈ, ਬਾਕੀ ਸਭ ਦੁਖੀ ਹੈ, ਸਭ ਔਖੇ ਹੈ, ਇੱਥੇ ਤਾਂ ਮਾਰਾ ਉਲਟੀ ਦਿੱਤੀ ਜਾਣੀ ਜਾਂਦੀ ਹੈ। ਇਹ ਤਾਂ ਮੋਰਾ ਭੋਰਾ ਮਾਤਰਨ ਦੀ ਦੁਖੀ ਹੈ, ਤਾਂ ਪੂਰੇ ਹੀ ਸੁਖੀ ਹੈ। ਸੁਣ ਕੇ ਅਸ ਬੋਲੇ ਗੁਣ ਖਾਨੇ। ਵਰਦਾਨੇ ਤੋਂ ਸੁਣ ਕੇ ਗੁਣਾਂ ਦੇ ਖਾਣ ਸਤਿਗੁਰੂ ਫਿਰ ਇਸ ਤਰ੍ਹਾਂ ਬੋਲੇ। ਰੀਤ ਕਲਖ ਕੀ ਦੁੱਖ ਕੋ ਦੇ। ਉਹ ਮਰਦਾਨੇ ਜਿਹੜੀ ਪਾਪਾਂ ਵਾਲੀ ਰੀਤੀ ਮਰਜ਼ਾਦਾ, ਜਿਹੜਾ ਪਾਪ ਕਰਦਾ ਉਹ ਦੁਖੀ ਨੂੰ ਦਿੰਦੀ ਹੁੰਦੀ ਹੈ, ਦੁਖੀ ਹੁੰਦਾ ਹੁੰਦਾ ਮਨੁੱਖ ਪਾਪ ਕਰਨ ਵਾਲਾ। ਜਿਨ ਹੈ ਗਿਆਨ ਸੁਖੀਆ ਹੈ ਤੇ। ਉਹ ਮਰਦਾਨੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਪੂਰਾ ਪੂਰਾ ਗਿਆਨ ਹੈ, ਉਹ ਗਿਆਨਵਾਨ ਪੁਰਸ਼ ਹੀ ਸੁਖੀ ਹੁੰਦੇ ਆ, ਬਾਕੀ ਸਭ ਔਖੇ ਹੈ। ਬਿਨ ਸੂਰਜ ਕਬ ਨਹਿ ਦਿਨ ਆਹੀ। ਦੇਖ ਲਾ ਮਰਦਾਨਿਆ, ਜੇ ਸੂਰਜ ਹੀ ਨੇ ਚੜੇ ਤੇ ਫਿਰ ਦਿਨ ਥੋੜਾ ਹੁੰਦਾ, ਸੂਰਜ ਤੋਂ ਬਿਨਾਂ ਤਾਂ ਚਾਨਣ ਨਹੀਂ ਹੁੰਦਾ ਹੈ। ਹੀਨ ਗਿਆਨ ਤਿਉ ਸੁਖ ਕਿਹੈ ਨਾਹੀ। ਇਸੇ ਤਰ੍ਹਾਂ ਮਰਦਾਨੇ ਪਰਮੇਸ਼ਰ ਦੇ ਗਿਆਨ ਹੋਏ ਤਾਂ ਮਗਰ ਮਨੁੱਖ ਨੂੰ ਕਦੇ ਕੋਈ ਸੁਖ ਨਹੀਂ ਹੁੰਦਾ ਹੈ, ਗਿਆਨਵਾਨ ਪੁਰਸ਼ ਸੁਖੀ ਹੁੰਦਾ ਹੈ। ਜੇਕਰ ਤੇਰੇ ਔਰ ਸੰਦੇਹੂ। ਇਹ ਵੀ ਮਰਦਾਨੇ, ਜੇ ਬਾਹਰੋਂ ਸ਼ਾਹੂਕਾਰ ਨੂੰ ਸੁਖੀ ਨੂੰ ਦੇਖ ਕੇ ਤੇਰੇ ਹਿਰਦੇ ਵਿੱਚ ਸਾਜਾ ਹੋਇਆ ਵੀ ਬਹੁਤ ਸੁਖੀ ਹੈ। ਸਾਹਿਬ ਲਾਏ ਬੂਝ ਕਿਨ ਲੇਹੂ। ਆ ਸ਼ਾਹੂਕਾਰ ਕੋਲ ਹੀ ਬੈਠਾ ਹੈ ਤੇ ਇਹਨੂੰ ਬੁਲਾ ਕੇ ਪੁੱਛ ਲਾ ਵੀ ਤੂੰ ਕਿੰਨਾ ਕੁ ਸੁਖੀ ਹੈ। ਸੁਣ ਕਰ ਇਸ ਪ੍ਰਕਾਰ ਮਰਦਾਨੇ। ਮਹਾਰਾਜ ਤੋਂ ਇਸ ਤਰ੍ਹਾਂ ਦੇ ਬਚਨ ਮਰਦਾਨਾ ਜੀ ਨੇ ਸੁਣ ਕੇ ਸ਼ਾਹ ਸੰਗ ਤਬ ਬਚਨ ਬਖਾਨੇ। ਸਵੇਰੇ ਸ਼ਾਹੂਕਾਰ ਦੇ ਕੋਲ ਜਾ ਕੇ ਮਰਦਾਨੇ ਨੇ ਬਚਨ ਕਹੇ ਹਨ। ਸੁਖ ਵਿਸਾਲ ਮਹਿ ਤੁਮ ਕੋ ਜੋਵਾ। ਇਹ ਸ਼ਾਹੂਕਾਰਾ ਤੈਨੂੰ ਬਹੁਤ ਹੀ ਸੁਖਾਂ ਦੇ ਵਿੱਚ ਲੀਨ ਹੋਇਆ, ਬਹੁਤ ਸੁਖੀ ਵੇਖਿਆ। ਕੌਣ ਪੁੰਨ ਕੀ ਜਾਂਤੇ ਹੋਵਾ। ਇਸ ਕਰਕੇ ਸ਼ਾਹੂਕਾਰਾ ਦੱਸ, ਕਿਹੜਾ ਤੂੰ ਏਡਾ ਵੱਡਾ ਪੁੰਨ ਦਾਨ ਕੀਤਾ ਜਿਸ ਕਰਕੇ ਨਾ ਸੁਖੀ ਦੇਖਿਆ ਜਾ ਰਿਹਾ ਹੈ। ਜਾਂਤੇ ਨਿਸ ਦਿਨ ਜਾਣਤ ਨਾਹੀ। ਇਸ ਕਰਕੇ ਵੀ ਕਦੋਂ ਰਾਤ ਪੈਂਦੀ ਕਦੋਂ ਦਿਨ ਚੜ੍ਹਦਾ ਹੈ, ਸੁਖ ਵਿੱਚ ਇੰਨਾ ਲੀਨ ਹੈ ਤੈਨੂੰ ਪਤਾ ਹੀ ਨਹੀਂ ਲੱਗਦਾ, ਦਿਨ ਰਾਤ ਨੂੰ ਜਾਣਦਾ ਹੀ ਨਹੀਂ ਤੂੰ। ਮਗਨ ਰਹੋ ਆਪਣੇ ਸੁਖ ਮਾਹੀ। ਆਪਣਾ ਜਿਹੜਾ ਪੁੰਨ ਦਾ ਸੁਖ ਤੈਨੂੰ ਮਿਲਿਆ ਉਹਦੇ ਵਿੱਚ ਤੂੰ ਮਸਤ ਹੋਇਆ ਰਹਿੰਦਾ, ਕਿਸੇ ਪਾਸੇ ਝਾਕਦਾ ਹੀ ਨਹੀਂ ਹੈ। ਲੱਖ ਦਰਵੇਸ਼ ਬੇਸ਼ ਮਨ ਮਾਹੀ। ਉਸ ਵੇਲੇ ਉਹ ਸ਼ਾਹੂਕਾਰ ਨੇ ਵੀ ਇਹ ਤਾਂ ਦਰਵੇਸ਼ ਹੈ, ਕੋਈ ਰੱਬ ਦਾ ਪਿਆਰਾ ਹੈ, ਉਹ ਭੇਖ ਜਾ ਉੱਪਰਲਾ ਲਵਾਸ ਜਾ ਜਾਣ ਕੇ ਮਨ ਵਿੱਚ ਬੋਲਿਓ ਸ਼ਾਹ ਆਦਿਕ ਦੁੱਖ ਜਾਹੀ। ਜੇ ਸ਼ਾਹੂਕਾਰ ਨੂੰ ਬਹੁਤ ਵੱਡਾ ਦੁੱਖ ਹੈ ਨਾ, ਉਹ ਫਿਰ ਬੋਲਿਆ ਮਰਦਾਨੇ ਨੂੰ ਸਰਬ ਜਗਤ ਮਹਿ ਮੋਹ ਸਮਾਨਾ। ਦਰਵੇਸ਼ ਆ ਕਹਿੰਦੇ ਸਾਰੇ ਸੰਸਾਰ ਦੇ ਵਿੱਚ ਮੇਰੇ ਬਰਾਬਰ ਔਰ ਨ ਕੋ ਦੁਖੀ ਮਹਾਨਾ। ਤੂੰ ਕਹਿੰਦਾ ਬਹੁਤ ਸੁਖੀ ਹੈ, ਮੇਰੇ ਵਰਗਾ ਸੰਸਾਰ ਦੇ ਵਿੱਚ ਹੋਰ ਕੋਈ ਬਹੁਤ ਵੱਡਾ ਦੁਖੀ ਨਹੀਂ ਹੋਣਾ, ਸਭ ਤੋਂ ਵੱਡਾ ਵੱਧ ਮੈਂ ਦੁਖੀ ਹਾਂ। ਗੁਹਜ ਬਹੁਤ ਸੋ ਕਹਾ ਨ ਜਾਈ। ਉਹ ਜਿਹੜਾ ਮੈਨੂੰ ਕਹਿੰਦੇ ਗੁਜਾ ਦੁੱਖ ਹੈ, ਉਹ ਕਿਸੇ ਦੇ ਕੋਲ ਮੈਥੋਂ ਕਿਹਾ ਨਹੀਂ ਦੱਸਿਆ ਵੀ ਨਹੀਂ ਜਾ ਸਕਦਾ। ਕੈਸੇ ਤੁਮ ਢਿੱਗ ਦਿਓ ਬਤਾਈ। ਸਵੇ ਦਰਵੇਸ਼ਾ ਤੇਰੇ ਕੋਲ ਗੁਜਾ ਦੁੱਖ ਮੈਂ ਕਿਵੇਂ ਦੱਸ ਦੇਵਾਂ, ਦੱਸਣ ਵਾਲਾ ਹੈ ਨਹੀਂ। ਕਹਿ ਮਰਦਾਨਾ ਸੰਤ ਮਹਾਨੇ। ਉਸ ਵੇਲੇ ਮਰਦਾਨਾ ਸੁਣ ਕੇ ਸ਼ਾਹੂ ਕਾਨੂੰ ਕਹਿਣ ਲੱਗਾ ਗੁਰੂ ਨਾਨਕ ਸਾਹਿਬ ਵੀ ਮਹਾਨ ਸੰਤ ਹੈ। ਇਨ ਆਗਾ ਕਹੋ ਹੋਇ ਦੁਖ ਹਾਨੇ। ਇਹਨਾਂ ਕੋਲ ਤੂੰ ਆਪਣਾ ਗੁਜਾ ਦੁੱਖ ਕਹਿ ਦੇ, ਤੇਰਾ ਦੁੱਖ ਨਾਸ ਕਰ ਦੇਣਗੇ, ਤੈਨੂੰ ਸੁਖੀ ਕਰ ਦੇਣਗੇ। ਨਿਕਟ ਬੈਠ ਗੁਰ ਸ਼ਾਹ ਅਲਾਈ। ਉਸ ਵੇਲੇ ਜਿਹੜਾ ਸ਼ਾਹੂਕਾਰ ਹੈ ਉਸਨੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਬੋਲ ਕੇ ਯੋਗ ਲਖਣੀ ਕੀਤੀ ਹੈ। ਸੁਣ ਹੋ ਸੰਤ ਤੁਮ ਸਭ ਸੁਖ ਦਾਈ। ਇਹ ਗੁਰੂ ਨਾਨਕ ਸਾਹਿਬ ਸੰਤੋ ਸੁਣੋ, ਤੁਸੀਂ ਸਾਰੇ ਸੁਖ ਦੇਣ ਵਾਲੇ ਹੋ। ਅੰਗਨਾ ਜੋ ਮੇਰੇ ਘਰ ਮਾਹੀ, ਮੇਰੇ ਘਰ ਵਾਲੀ ਜਿਹੜੀ ਆ ਪਤਨੀ ਹੈਗੀ ਹੈ, ਅਦਕ ਸਨੇਹ ਸੰਗ ਮਮਤਾਹੀ। ਜਦੋਂ ਤੋਂ ਮੈਂ ਸ਼ਾਦੀ ਕਰਕੇ ਘਰ ਵਿੱਚ ਲਿਆ, ਉਹਦੇ ਨਾਲ ਮੇਰਾ ਬਹੁਤ ਹੀ ਸਨੇਹ ਹੈ ਹੀ। ਰਾਤ ਦਿਵਸ ਤੇ ਭੋਗ ਵਿਲਾਸਾ, ਰਾਤ ਹੋਵੇ ਦਿਨ ਹੋਵੇ ਉਹਦੇ ਨਾਲ ਹੀ ਮੇਰਾ ਸੰਬੰਧ ਹੁੰਦਾ ਰਹਿੰਦਾ। ਕਰਤ ਰਹਿਤ ਨਹਿ ਛੋਡੋ ਪਾਸਾ, ਨਾ ਸਨੇਹ ਸੀ ਦਿਨੇ ਰਾਤ ਸਨੇਹ ਕਰਦਾ, ਉਹਦਾ ਸੰਗ ਸਾਥ ਨਾ ਛੱਡਦਾ। ਇੱਕ ਸਮੇਂ ਹੋਇਓ ਤੇ ਰੋਗਾ, ਨਾਨਕ ਸਾਹਿਬ ਸਾਧੂ ਕੀ ਦੱਸਾਂ ਉਹਨੂੰ, ਕਰਮ ਕਰਕੇ ਐਸਾ ਕੋਈ ਰੋਗ ਲੱਗ ਗਿਆ, ਰੁਕਣ ਹੋ ਗਈ ਓ ਭੀ ਦੁਰਬਲ ਮ੍ਰਿਤ ਤੇ ਪਾਸ ਹੋਗਾ। ਹੋਰ ਕਰਕੇ ਉਹ ਸਰੀਰ ਉਹਦਾ ਬਹੁਤ ਕਮਜ਼ੋਰ ਜਿਹਾ ਹੋ ਗਿਆ, ਐਵੇਂ ਦਿਸਿਆ ਵੀ ਹੁਣੇ ਮਰ ਜਾਏਗੀ। ਅਦਕ ਦਾਨ ਦੀਨੋ ਤੇ ਕਾਲਾ, ਉਹਦੇ ਸਨੇਹ ਕਰਕੇ ਉਹਨੂੰ ਦੇਖਿਆ ਵੀ ਹੁਣ ਨੀ ਇਹ ਬਚਦੀ ਹੈ, ਉਹਦੇ ਸੰਬੰਧ ਵਿੱਚ ਮੈਂ ਬਹੁਤ ਦਾਨ ਪੁੰਨ ਕੀਤਾ। ਦੀਨੋ ਬਾਹਰ ਬਿਰਲਾਪ ਵਿਸਾਲਾ, ਉਹਨੂੰ ਬਾਅਦ ਮਾਰਾ ਪਤਨੀ ਕੋਲ ਬਹਿ ਕੇ ਮੈਂ ਬਹੁਤ ਬਿਰਲਾਪ ਕੀਤਾ, ਬੜੇ ਕਿਨੇ ਬਹੁਤ ਰੋਇਆ ਪਿੱਟਿਆ। ਰੁਦਨ ਕਰਤ ਬੈਠਿਓ ਤੇ ਪਾਸਾ, ਕਹਿੰਦੇ ਰੋਂਦਾ ਰੋਂਦਾ ਮੈਂ ਆਪਣੀ ਪਤਨੀ ਦੇ ਕੋਲ ਬੈਠ ਗਿਆ। ਕਹਿਤ ਭਈ ਧੀ ਦੇਨ ਦਿਲਾਸਾ, ਸਵੇਰੇ ਕਹਿੰਦੇ ਜਿਹੜੀ ਪਤਨੀ ਹੈ ਕਹਿਣ ਲੱਗੀ ਹੈ ਦਿਲਾਸਾ ਜਾ ਦੇਣ ਵਾਸਤੇ। ਸਿਤ ਮੇਰੇ ਕਿਉਂ ਰੋਦਨ ਠਾਨੋ, ਐ ਸ਼ਾਹੂਕਾਰਾ ਮੇਰੇ ਵਾਸਤੇ ਕਿਉਂ ਤੂੰ ਰੋਣਾ ਪਿੱਟਣਾ ਕਰੀ ਜਾ ਰਹੇ। ਨਿਜ ਕੋ ਵੱਡ ਧਨਵੰਤ ਪਛਾਨੋ, ਸ਼ਾਹੂਕਾਰ ਤੂੰ ਆਪਣੇ ਆਪ ਨੂੰ ਵੱਡਾ ਧਨੀ ਮਾਇਆ ਧਾਰੀ ਪਛਾਣ ਸਮਝ। ਮੈਂ ਮਰਹੂੰ ਕਰ ਵਿਆਹ ਬਹੋਰੀ, ਜੇ ਭਲਾ ਇੱਥੋਂ ਮੈਂ ਮਰ ਜਾਵਾਂਗੀ ਤੂੰ ਹੋਰ ਕੋਈ ਸ਼ਾਦੀ ਕਰ ਕਰਾ ਲਈ। ਭੋਗ ਹਵਾਨ ਅੰਗਨਾ ਔਰੀ, ਹੋਰ ਆ ਜਾਏਗੀ ਉਹਦੇ ਨਾਲ ਸਨੇਹ ਕਰੀ ਜਾਈ। ਬਿਲਸ ਬਿਲਾਸਨ ਹੋਇ ਇਹ ਲਾਦੂ, ਈਸ਼ਰਾਨੰਦ ਮਾਨਣ ਲਾ ਤੈਨੂੰ ਬੜਾ ਭਾਰੀ ਹੋਵੇਗੀ। ਮੁਝ ਹੈ ਵਿਸਾਰ ਹੈ ਕਰ ਹੈ ਨ ਯਾਦੂ, ਇਹ ਮਾਰਾ ਮੈਨੂੰ ਉਹਨੇ ਧਰਕ ਜੀ ਮਾਰਤੀ ਵੀ, ਫਿਰ ਤਾਂ ਮੈਨੂੰ ਤੂੰ ਭੁਲਾ ਦੇਗਾ, ਉਹਨੂੰ ਹੀ ਯਾਦ ਰੱਖੇਗਾ, ਮੈਨੂੰ ਨੀ ਕਦੇ ਜ਼ਿੰਦਗੀ ਵੀ ਯਾਦ ਤੈਨੇ ਕਰਨਾ ਵੀ ਕੋਈ ਹੋਈ ਹੈ ਸੀ ਘਰ ਵਾਲੀ। ਮੈਂ ਭਾਖਿਓ ਸੁਣੇ ਸੁਣੀਐ ਪ੍ਰੇ ਮੋਰੀ, ਮੈਂ ਮਾਰਾ ਮੋਹ ਵਿੱਚ ਆਖਿਆ ਵੀ ਹੇ ਸੁਣ ਲਾ, ਤੁਝ ਬਿਨ ਮੋਹਿਨ ਭਾਵੈ ਔਰੀ। ਹੇ ਪਤਨੀ ਜੇ ਤੂੰ ਮਰ ਜਾਏ ਤੇਥੋਂ ਬਗੈਰ ਮੈਨੂੰ ਕੋਈ ਹੋਰ ਪਤਨੀ ਨਹੀਂ ਚੰਗੀ ਲੱਗੇ। ਤੂੰ ਜੀਵੈ ਤੇ ਕਰਾਂ ਬਿਲਾਸਾ, ਰੱਬ ਨੇ ਪਾਇਆ ਤੂੰ ਜੀਂਦੀ ਰਹੀ ਤਾਂ ਫਿਰ ਤੇਰਾ ਮੇਰਾ ਆਪੋ ਵਿੱਚ ਹੀ ਸੰਬੰਧ ਹੁੰਦਾ ਰਹੇਗਾ। ਨਤ ਮੈਂ ਤਜੋ ਜੀਣ ਕੀ ਆਸਾ, ਨਹੀਂ ਤਾਂ ਜਦੋਂ ਤੂੰ ਸੰਸਾਰ ਤੋਂ ਚਲੀ ਗਈ ਮੈਂ ਵੀ ਜਿਉਣ ਦੀ ਆਸਾ ਛੱਡਾਂਗਾ, ਮੈਂ ਵੀ ਮਰ ਮੁੱਕ ਜਾਊਂਗਾ। ਪ੍ਰਾਨ ਸਮਾਨ ਮੋਹ ਕੋ ਪਿਆਰੇ, ਮਹਾਰਾਜ ਨੂੰ ਇੱਥੋਂ ਤੱਕ ਕਹਿਦਾ ਵੀ ਜਿਵੇਂ ਪ੍ਰਾਨ ਮਨੁੱਖ ਨੂੰ ਪਿਆਰੇ ਹੁੰਦੇ ਆ ਤੂੰ ਮੈਨੂੰ ਹੈ। ਤੁਝ ਬਿਨ ਕਸ ਬਿਲਮ ਬਿਬ ਨਾਰੀ, ਤੇਥੋਂ ਬਗੈਰ ਮੈਂ ਹੋਰ ਦੂਜੀ ਤੀਜੀ ਦੇ ਨਾਲ ਕਿਵੇਂ ਸਨੇਹ ਕਰਾਂਗਾ। ਅਹੋ ਕੰਤ ਮੈਂ ਜੀਓ ਤਾਂ ਸਾਚੀ, ਮਹਾਰਾਜ ਮੇਰੇ ਘਰ ਵਾਲੀ ਨੇ ਤਰਕ ਜੀ ਮਾਰ ਕੇ ਮੈਨੂੰ ਉਹ ਕਹਿ ਦਿੱਤਾ ਵੀ ਜਿੰਨਾ ਚਿਰ ਮੈਂ ਜਿਉਂਦੀ ਆ ਨਹੀਂ ਮਰੀ ਉਦੋਂ ਤੱਕ ਤੇਰੀਆਂ ਗੱਲਾਂ ਇਹੋ ਜਿਹੀਆਂ ਕਹਿਣੀਆਂ ਕਹਾਉਣੀਆਂ ਸੱਚੀਆਂ। ਮਰ ਜਾਵੋ ਇਹ ਕਹਿ ਸਭ ਕਾਚੀ, ਮੈਂ ਮਰ ਮੁੱਕ ਗਈ ਉਦੋਂ ਤੇਰੀਆਂ ਸਾਰੀਆਂ ਗੱਲਾਂ ਕੱਚੀਆਂ ਪਿੱਲੀਆਂ ਸਭ ਝੂਠੀਆਂ ਮੂਠੀਆਂ ਨਿਕਲਣੀਆਂ ਹੋ ਜਾਣਗੀਆਂ। ਅਸ ਕਹਿ ਮੋਹ ਸੁਨਾਵਤ ਪ੍ਰੀਤੀ, ਉਤੋਂ ਉੱਤੋਂ ਇਹੋ ਜਿਹੀਆਂ ਗੱਲਾਂ ਤੂੰ ਸੁਣਾ ਸੁਣਾ ਕੇ ਪ੍ਰੀਤੀ ਜੀ ਜਣਾਉਣਾ ਹੈ। ਹਿਰਦੈ ਵਿਖੈ ਠਾਨਤ ਬਿਪਰੀਤੀ, ਆਪਣੇ ਹਿਰਦੇ ਵਿੱਚ ਤਾਂ ਤੂੰ ਹੋਰ ਹੀ ਰੀਤੀ ਧਾਰ ਰਿਹਾ ਵੀ ਇਹ ਮਰੇ ਖੜਾ ਛੁੱਟੇ ਤੇ ਹੋਰ ਮੈਂ ਵਿਆਹ ਕੇ ਘਰੇ ਕੋਈ ਲਿਆਵਾਂ। ਤੇ ਕੀ ਤਰਕ ਸੁਣੀ ਮੈਂ ਜਬ ਹੀ, ਗੁਰੂ ਨਾਨਕ ਸਾਹਿਬ ਘਰ ਵਾਲੀ ਦੀ ਜਿਹੜੀ ਤਰਕ ਦੀ ਗੱਲ ਹੈ ਜਦੋਂ ਮੈਂ ਸੁਣੀ ਮੈਂ ਸਹਾਰ ਨਾ ਸਕਿਆ। ਸਹਿ ਨਾ ਜਾਏ ਬਹੁ ਦੁੱਖ ਭਾ ਤਬ ਹੀ, ਮੈਨੂੰ ਬੜਾ ਦੁੱਖ ਸਕਿਆ। ਲੇਕਰ ਤੀ ਤੀਛਨ ਛੁਰੀ ਚਲਾਏ, ਮਾਰਾ ਕੀ ਦੱਸਾਂ ਮੈਂ ਮੂਰਖ ਨੇ ਲੈ ਕੇ ਸ਼ਸਤਰ ਚਲਾਇਆ ਹੈ। ਲਿੰਗ ਕਾਟ ਨਿਜ ਦੀਨ ਬਗਾਏ, ਬਸ ਇੰਦਰਾ ਗੌਤਮ ਨੂੰ ਕੱਟ ਕੇ ਬਗਾ ਹਰਿਆ ਹੈ। ਅਬ ਤੋ ਆਏ ਕਿ ਨਾ ਹੈ ਪ੍ਰਤੀਤੀ। ਮੈਂ ਉਸਨੂੰ ਕਿਹਾ ਵੀ ਹੁਣ ਇਵੇਂ ਤੂੰ ਕੋਈ ਕੁਝ ਯਕੀਨ ਨਹੀਂ ਆ ਰਿਹਾ। ਮਾਨਤ ਨਹੀਂ ਸਾਚ ਮਮ ਪ੍ਰੀਤੀ। ਮੇਰੇ ਅੰਦਰ ਦੀ ਜਿਹੜੀ ਸੱਚੀ ਸੱਚੀ ਪ੍ਰੀਤੀ ਤੇਰੇ ਨਾਲ ਤੂੰ ਅਜੇ ਵੀ ਨਹੀਂ ਮੰਨ ਰਹੀ ਹੈ। ਸ਼ਿਸ਼ਨ ਕਟੇ ਤੇ ਪੀਰ ਵਿਸਾਲਾ। ਇਸ ਤਰ੍ਹਾਂ ਮਾਰਾ ਆਪਸ ਕੱਟਣੇ ਕਰਕੇ ਮੈਨੂੰ ਬੜੀ ਭਾਰੀ ਤਕਲੀਫ ਹੋ ਗਈ। ਮੈਂ ਰਹੇ ਜੀਵਤ ਤੇ ਕਾਲ। ਮਾਰਾ ਮੈਂ ਉਹ ਅੰਗ ਕੱਟਣੇ ਕਰਕੇ ਜਿਉਂਦਾ ਜ਼ਰੂਰ ਰਿਹਾ। ਕਿਤਕੋ ਦਿਵਸ ਬੀਤੇ ਤੇ ਨਾਰੀ। ਮਾਰਾ ਕੀ ਦੱਸਾਂ ਜਦੋਂ ਕੁਝ ਦਿਨ ਹੋਰ ਲੰਘ ਗਏ। ਜਿਹੜੀ ਮੇਰੀ ਪਤਨੀ ਹੈ ਸੀ ਭਈ ਅਰੋਗ ਗਯੋ ਦੁੱਖ ਭਾਰੀ। ਨੂੰ ਭਾਰੀ ਦੁੱਖ ਸੀ ਉਹ ਚਲਿਆ ਗਿਆ। ਨਿਰੋਗ ਹੋ ਗਈ ਤੰਦਰੁਸਤ ਹੋ ਗਈ। ਜਬ ਬਲ ਭਇਓ ਆਨ ਸਰ ਬੰਗਾ। ਮਾਰਾ ਰੋਗ ਗਿਆ ਉਹਦੇ ਸਰੀਰ ਦੇ ਵੀ ਸਭ ਤਰ੍ਹਾਂ ਕਰਕੇ ਬਲ ਆ ਗਿਆ। ਵਿਆਪਿਓ ਤੇਹ ਤਨ ਬਹੁਰ ਅਨੰਗਾ। ਉਹਦੇ ਸਰੀਰ ਦੇ ਵਿੱਚ ਕਾਮ ਵਾਸ਼ਨਾ ਨੇ ਘੇਰਾ ਪਾ ਲਿਆ। ਕਿਤਕ ਦਿਵਸ ਮੋਹ ਸੰਗ ਲਾਈ। ਕੁਝ ਕੁ ਦਿਨਾਂ ਤੋਂ ਬਾਅਦ ਮੇਰੇ ਸਾਧ ਉਸਨੇ ਬਚਨ ਕਿਹਾ। ਬਿਨ ਮੈਥੋਨ ਤੇ ਰਹਿਓ ਨਾ ਜਾਈ। ਇਹ ਸੰਸਾਰੀ ਕ੍ਰੀੜਾ ਕੀਤੇ ਤੋਂ ਬਗੈਰ ਰਿਹਾ ਨਹੀਂ ਜਾ ਰਿਹਾ ਹੈ। ਹੋ ਲੱਜਿਤ ਹੋਏ ਕੁਛ ਨਾ ਬਤਾਵੋ। ਦੱਸਾਂ ਕੀ ਮੈਂ ਸ਼ਰਮ ਹੋਇਆ ਨੇ ਕੁਝ ਨਹੀਂ ਕਹਿ ਸਕਿਆ। ਆਪਣਾ ਕਰਿਓ ਲੱਖ ਔਰ ਪਛਤਾਵੋ। ਆਪਣਾ ਕਰਿਆ ਸੀ ਇੱਕ ਕਰਮ ਉਹਨੂੰ ਜਾਣ ਕੇ ਮੈਂ ਹਿਰਦੇ ਵਿੱਚ ਬਹੁਤ ਪਛਤਾਇਆ। ਆਪ ਪਰ ਪੁਰਖਨ ਸੋਂਬੇ ਵਿਚਾਰਤ। ਕੀ ਦੱਸਾਂ ਦੁੱਖ ਦੱਸਣ ਵਾਲਾ ਨੀ ਹੁਣ ਮੇਰੇ ਸਾਹਮਣੇ ਦੂਸਰਿਆਂ ਨੂੰ ਬੁਲਾ ਬੁਲਾ ਕੇ ਖੇ ਖਾਂਦੀ ਫਿਰਦੀ। ਜਿਹ ਚਾਹੈ ਤੇ ਪਾਸ ਹਕਾਰਤ। ਜਿਹਨੂੰ ਚਾਹੁੰਦੀ ਆਪਣੇ ਕੋਲ ਆਵਾਜ਼ ਮਾਰ ਕੇ ਸੱਦ ਲੈਂਦੀ। ਪਰ ਹਰ ਲਾਜ ਸਰਬ ਪਰਵਾਰ। ਕਰਦੇ ਪਰਿਵਾਰ ਦੀ ਨੇ ਬੜੇ ਮਾੜਾ ਮੋਟਾ ਵੀ ਸ਼ਰਮ ਨੀ ਸਭ ਛੱਡ ਦਿੱਤੀ ਹੋਈ ਹੈ। ਬਹੁਤ ਨਰਨ ਸੋ ਕਰਤ ਬਿਹਾਰਾ। ਇਸ ਤਰ੍ਹਾਂ ਕੁੱਤੀਆਂ ਵਾਂਗ ਕਹਿੰਦੇ ਬੜੇ ਲੋਕਾਂ ਨਾਲ ਵਿਵਹਾਰ ਕਰਦੀ ਫਿਰਦੀ ਹੈ ਸਾਹਮਣੇ। ਅਸਕੁ ਕਰਮ ਨੈਨਨ ਨਿਤ ਦੇਖੋ। ਇਹੋ ਜਿਹੇ ਘਰਵਾਲੀ ਦੇ ਜਿਹੜੇ ਖੋਟੇ ਕਰਮ ਹੈ ਮਾਰਾ ਪਰ ਫੈਲੀਆਂ ਦੇ ਮੈਂ ਅੱਖਾਂ ਨਾਲ ਦੇਖਦਾ। ਮੋਹ ਮਨ ਹੋਵਤ ਦਗਦ ਬਸੇਖੋ। ਇਹ ਮਨ ਵਿੱਚ ਬਹੁਤ ਮਾਰਾ ਸਾੜਾ ਹੁੰਦਾ। ਮੈਂ ਮੱਚਦਾ ਹਾਂ ਵੀ ਇਹ ਕਿੱਧਰ ਨੂੰ ਜਾਂਦੀ ਕਿਵੇਂ ਮੇਰੀ ਇੱਜ਼ਤ ਗੁਆਈ ਮੇਰਾ ਸਿਰ ਖਾਈ ਪਾਈ ਜਾਂਦੀ ਹੈ। ਚਿੰਤਾ ਤੁਰ ਦੁੱਖ ਮੈਂ ਦਿਨ ਰਹਿਣਾ। ਇਸ ਕਰਕੇ ਮਾਰਾ ਪਤਨੀ ਦੇ ਮਾੜੇ ਪਾਸੇ ਬਦ ਫੈਲਣ ਹੋਰ ਕਰਕੇ ਮੈਨੂੰ ਬੜਾ ਭਾਰੀ ਦੁੱਖ ਹੈ। ਚਿੰਤਾ ਨਾਲ ਮੈਂ ਵਿਆਕਰ ਰਹਿਣਾ। ਮੋਸੋ ਦੁਖੀ ਅਵਰ ਕੋ ਹੈ ਨਾ। ਇਸ ਕਰਕੇ ਮਾਰਾ ਸਾਰੇ ਸੰਸਾਰ ਦੇ ਵਿੱਚ ਮੇਰੇ ਵਰਗਾ ਕੋਈ ਦੁਖੀ ਤਾਂ ਹੋਰ ਹੋਣਾ ਨਹੀਂ। ਹਿਰਦੇ ਵਿਚਾਰਤ ਹੋਇ ਨਾ ਉਪਾਈ। ਹਿਰਦੇ ਵਿੱਚ ਸੋਚਦਾ ਇਹਦਾ ਕੋਈ ਯਤਨ ਹੀਲਾ ਵੀ ਨਹੀਂ ਹੋ ਸਕਦਾ। ਸਭ ਲੋਕਾਂ ਤੇ ਰਾਹਾਂ ਲਜਾਈ। ਇਸ ਕਰਕੇ ਸਾਰੇ ਲੋਕਾਂ ਤੋਂ ਮਾਰਾ ਮੈਂ ਸ਼ਰਮਸ਼ਾਰ ਜੇ ਲਜਿਆਵਾਨ ਹੋ ਕੇ ਰਹਿਣਾ ਹਾਂ। ਸੁਣ ਕੇ ਸ੍ਰੀ ਪ੍ਰਭ ਬੈਨ ਲਾਏ। ਗੁਰੂ ਮਹਾਰਾਜ ਨੇ ਸ਼ਾਹੂਕਾਰ ਦਾ ਦੁੱਖ ਸੁਣ ਕੇ ਬਚਨ ਕਿਹਾ। ਪੂਰਬ ਜਨਮ ਕਰਮ ਕਰ ਆਏ। ਸ਼ਾਹੂਕਾਰਾ ਜਿਹੜਾ ਜੀ ਪਹਿਲੇ ਜਨਮਾਂ ਵਿੱਚ ਕੋਈ ਚੰਗਾ ਮੰਦਾ ਕਰਮ ਕਰਕੇ ਆਇਆ ਹੈ ਦੋਹਰਾ ਤਿੰਨ ਕੋ ਦੁੱਖ ਸੁੱਖ ਭੋਗ ਗਈ। ਉਹਨਾਂ ਕੀਤੇ ਮਾੜੇ ਕਰਮਾਂ ਦਾ ਤੇ ਚੰਗੇ ਕਰਮਾਂ ਦਾ ਇਹ ਫਿਰ ਅਗਲੇ ਜਨਮ ਦੇ ਸੁੱਖ ਤੇ ਦੁੱਖ ਭੋਗਦਾ। ਜੋ ਬੀਜਾ ਸੋ ਖਾਏ। ਹੋਏ ਤਾਂ ਜੋ ਬੀਜਹ ਸੋ ਖਾਏ। ਜਿਹੜਾ ਕਹਿੰਦੇ ਕੋਈ ਬਈ ਧਰਤੀ ਵਿੱਚ ਬੀਜ ਬੀਜਦਾ ਹੁੰਦਾ ਫਿਰ ਉਹੀ ਉੱਗਦਾ ਉਹੀ ਪੱਕਦਾ ਉਹੀ ਖਾਂਦਾ ਹੁੰਦਾ ਹਨ। ਜੇ ਮੱਕੀ ਬੀਜੇ ਹਨ ਮੱਕੀ ਹੈ ਇਸ ਕਰਕੇ ਕਣਕ ਬੀਜਦਾ ਤੇ ਕਣਕ ਦਾ। ਇਸ ਤਰ੍ਹਾਂ ਮਾੜਾ ਕਰਮ ਕਰਦਾ ਤਾਂ ਮਾੜਾ ਕਰਮ ਉਹਦਾ ਦੁੱਖ ਭੋਗਦਾ। ਜੇ ਪੁੰਨ ਰੂਪ ਕਰਮ ਬੀਜ ਬੀਜਦਾ ਤੇ ਸੁਖ ਰੂਪ ਫਲ ਖਾਂਦਾ ਅੰਨ ਖਾਂਦਾ ਹੈ। ਪੁੰਨ ਕਰੇ ਸੁਖ ਹੋਤ ਹੈ। ਸ਼ਾਹੂਕਾਰਾ ਜੇ ਪੁੰਨ ਕਰੇ ਫਿਰ ਤਰ੍ਹਾਂ ਤਰ੍ਹਾਂ ਦਾ ਸੁਖ ਹੁੰਦਾ ਹੈ। ਕਲ ਮਲ ਤੇ ਦੁੱਖ ਪਾਏ। ਪਾਪ ਹੀ ਪਾਪ ਕਰੀ ਜਾਏ ਫਿਰ ਪਾਪਾਂ ਕਰਕੇ ਦੁੱਖ ਪਾਉਂਦਾ ਹੈ। ਚੌਪਈ ਬ੍ਰਹਮਾਦਿਕ ਤੇ ਮਸ਼ਕ ਜੇ ਆਹੀ। ਸ਼ਾਹੂਕਾਰਾ ਬ੍ਰਹਮਾ ਤੋਂ ਲੈ ਕੇ ਅਜਿਹਾ ਛੋਟਾ ਮੱਛਰ ਇੱਥੇ ਇਹਦੇ ਤੱਕ ਭੋਗਹ ਕਰਮ ਕੀਨ ਜਸ ਜਾਹੀ। ਇਹੋ ਜਿਹੋ ਕਿਸੇ ਨੇ ਕਰਮ ਕੀਤੇ ਨਾ ਪਿੱਛੇ ਉਹੋ ਜਿਹੇ ਸੁੱਖ ਦੁੱਖ ਫਿਰ ਭੋਗਦਾ ਅਗਲੇ ਜਨਮ ਵਿੱਚ। ਜਿਨ ਕਿਨ ਜਸ ਕਸ ਕਰਮ ਕੀਨ। ਮੇਰੀ ਗੱਲ ਕੀ ਹੈ ਜਿਨ ਇਹਨਾਂ ਨੇ ਵੀ ਜਿਹੋ ਜਿਹੋ ਜਿਹਾ ਕੋਈ ਚੰਗਾ ਮੰਦਾ ਕਰਮ ਕੀਤਾ ਭੋਗੇ ਬਿਨਾਂ ਛੁੱਟਤ ਨਹਿ ਚੀਨੋ। ਇਹ ਤੂੰ ਜਾਣ ਲਾ ਜਿੰਨਾ ਚਿਰ ਮਾੜੇ ਕਰਮ ਦਾ ਦੁੱਖ ਨੀ ਨਾ ਭੋਗ ਲੈਂਦਾ ਉਨਾ ਚਿਰ ਕਹਿੰਦੇ ਉਹਦਾ ਖੇੜਾ ਨਹੀਂ ਛੁੱਟਦਾ। ਮਾੜੇ ਕਰਮਾਂ ਦਾ ਫਲ ਦੁੱਖ ਭੋਗਣਾ ਹੀ ਪੈਂਦਾ ਹੈ ਸਭ ਨੂੰ। ਜੇ ਜਗ ਮਹਿ ਗਿਆਨੀ ਹੋਏ ਮਾਨਵ। ਇਸ ਕਰਕੇ ਵੀ ਸ਼ਾਹੂਕਾਰ ਆ ਜਿਹੜੇ ਸੰਸਾਰ ਦੇ ਕੋਈ ਗਿਆਨਵਾਨ ਪੁਰਸ਼ ਹੁੰਦੇ ਆ। ਦੇਹ ਅਨਿਤ ਸਦੀਵ ਸੋ ਜਾਨਵ। ਉਹ ਜਿੰਨਾ ਚਿਰ ਸਰੀਰ ਕਰਕੇ ਸੰਸਾਰ ਵਿੱਚ ਰਹਿੰਦੇ ਉਹ ਸਰੀਰ ਨੂੰ ਨਾਸਵੰਤੀ ਪਛਾਣਦੇ ਵੀ ਇਹਨੇ ਇੱਕ ਦਿਨ ਮੇਰੇ ਕੋਲੋਂ ਚਲੇ ਜਾਣਾ, ਮੇਰੇ ਨਾਲ ਰਹਿਣਾ ਨੀ। ਸਰੀਰ ਨੇ ਇਹਨੂੰ ਅੱਗ ਲਾ ਕੇ ਸਾੜਨਾ ਲੋਕਾਂ ਨੇ। ਦੁੱਖ ਸੁੱਖ ਭੀ ਨਸਵਰ ਔਰ ਜਾਨਾ। ਇਸ ਕਰਕੇ ਸਰੀਰ ਕਰਕੇ ਜਿਹੜੇ ਕੋਈ ਦੁੱਖ ਸੁੱਖ ਮਿਲਦੇ ਇਹਨਾਂ ਨੂੰ ਵੀ ਇਹ ਨਾਸਵੰਤੀ ਜਾਣਦਾ ਵੀ ਸਰੀਰ ਕਰਕੇ ਜਿਹੜੇ ਦੁੱਖ ਸੁੱਖ ਹੈ ਇਹ ਆਈ ਜਾਈ ਜਾਣੇ ਹੈ ਰਾਤ ਦਿਨ ਵਾਂਗ। ਮਮਤਾ ਇਨ ਮਹਿ ਕਬ ਹੈ ਨਿਆਨਾ। ਇਸ ਕਰਕੇ ਸਰੀਰ ਦੇ ਜਿਹੜੇ ਸੁੱਖ ਦੁੱਖ ਇਹਨਾਂ ਨਾਲ ਮੇਰ ਧੇਰ ਨਹੀਂ ਕਰਦਾ ਵੀ ਮੈਂ ਬਹੁਤ ਸੁਖੀ ਹਾਂ ਜਾਂ ਮੈਂ ਸਰੀਰ ਕਰਕੇ ਬਹੁਤ ਦੁਖੀ ਹਾਂ ਔਖਾ ਹਾਂ। ਸਦਾ ਆਨੰਦ ਏਕ ਰਸ ਰਹਿ। ਜਿਹੜੇ ਗਿਆਨਵਾਨ ਪੁਰਸ਼ ਹੈ ਇਸ ਤੋਂ ਉੱਪਰ ਉੱਠ ਕੇ ਸਦਾ ਕਹਿੰਦੇ ਆਨੰਦ ਵਿੱਚ ਹੀ ਲੀਨ ਰਹਿੰਦੇ। ਹਰਖ ਸੋਗ ਦੋ ਨਹਿ ਲਹਿ। ਜਦੋਂ ਕੋਈ ਸੁੱਖ ਆ ਜੇ ਖੁਸ਼ੀਆਂ ਨਹੀਂ ਮਨਾਉਂਦੇ, ਦੁੱਖ ਆ ਜੇ ਸੋਗ ਵਿੱਚ ਨਹੀਂ ਡੁੱਬਦੇ, ਉਹ ਦੋਹਾਂ ਤੋਂ ਉੱਪਰ ਰਹਿੰਦੇ ਹੈ। ਕੁਨ ਮਾਨਵ ਜੇ ਹੈ ਜਗਿਆਸੀ। ਇਸੇ ਤਰ੍ਹਾਂ ਸ਼ਾਹੂਕਾਰ ਆ ਜਿਹੜੇ ਸੰਸਾਰ ਦੇ ਵਿੱਚ ਮੁਕਤੀ ਦੀ ਇੱਛਾ ਵਾਲੇ ਪੁਰਸ਼ ਹੈ। ਭਗਤ ਕਰਤ ਨਿਤ ਪ੍ਰਭ ਅਬਿਨਾਸੀ। ਉਹ ਹਮੇਸ਼ਾ ਕਹਿੰਦੇ ਜੋ ਨਾਸ ਤੋਂ ਰਹਿਤ ਪਰਮੇਸ਼ਰ ਉਹਦੀ ਪ੍ਰੇਮ ਨਾਲ ਭਗਤੀ ਕਰਦੇ ਹੈ। ਦੋਹਰਾ ਜੋ ਜਾਣਤ ਇਸ ਬਿਦ ਹਿਰਦੈ। ਉਹ ਜਿਹੜੀ ਮੁਕਤੀ ਦੀ ਇੱਛਾ ਵਾਲੇ ਮਨੁੱਖ ਹੈ ਉਹ ਆਪਣੇ ਹਿਰਦੇ ਵਿੱਚ ਇਸ ਤਰ੍ਹਾਂ ਦੁੱਖ ਸੁੱਖ ਦੇ ਕਰਤਾਰ। ਜਿਹੜੇ ਤਰ੍ਹਾਂ ਤਰ੍ਹਾਂ ਦੇ ਸੁੱਖ ਹੈ, ਤਰ੍ਹਾਂ ਤਰ੍ਹਾਂ ਦੇ ਦੁੱਖ ਹੈ, ਉਹ ਕਰਮਾਂ ਅਨੁਸਾਰ ਕਰਤਾਰ ਦੇਣ ਵਾਲਾ। ਹਮਰੋ ਪਰਮੇਸ਼ਵਰ ਮਿੱਤਰ। ਸਾਡਾ ਜਿਹੜਾ ਪਰਮੇਸ਼ਰ ਉਹ ਤਾਂ ਬਹੁਤ ਵੱਡਾ ਮਿੱਤਰ ਹੈ, ਦੋਸਤ ਹੈ। ਕਰਤ ਭਲੀ ਸਭ ਕਾਰ। ਜਿਹੜਾ ਪਰਮੇਸ਼ਰ ਸਾਡਾ ਮਿੱਤਰ ਹੈ, ਜਿਹੜਾ ਵੀ ਕੰਮ ਕਰਦਾ ਚੰਗਾ ਹੀ ਕਰਦਾ ਹੈ। ਚੌਪਈ ਸੰਕਟ ਪਰ ਆਨ ਜਬ ਤਾਹੀ। ਜਿਹੜੇ ਕੋਈ ਮੁਕਤੀ ਦੀ ਇੱਛਾ ਵਾਲੇ ਪੁਰਸ਼ ਹੈ, ਭਗਤੀ ਕਰਨ ਵਾਲੇ, ਜਦੋਂ ਉਹਨਾਂ ਦੇ ਉੱਪਰ ਆ ਕੇ ਕੋਈ ਦੁੱਖ ਪੈ ਜਾਂਦਾ, ਦੁਖੀ ਹੋ ਜਾਂਦੇ। ਭਲ ਹੈ ਲਖ ਹੈ ਸੋ ਆਸਮਾਨ ਮਾਹੀ। ਉਹ ਸ਼ਾਹੂਕਾਰ ਮਨ ਵਿੱਚ ਇਉਂ ਜਾਣਦੇ ਹੈ ਵੀ ਸਾਡਾ ਭਲਾ ਹੋ ਰਿਹਾ, ਚੰਗਾ ਹੋ ਰਿਹਾ ਹੈ। ਪਾਪ ਕੀਏ ਤੇ ਜਾਇਨ ਬਲਾਈ। ਵੀ ਮੈਂ ਪਾਪ ਕੀਤੇ ਸੀ ਜਿਸ ਕਰਕੇ ਦੁੱਖ ਆਇਆ ਹੈ, ਹੁਣ ਇਹ ਦੁੱਖ ਜਿਹੜੇ ਆ ਰਹੇ ਨਾ ਕਰਕੇ ਜਿਹੜੇ ਪਾਪ ਕੀਤੇ ਮੇਰੇ ਚਲੇ ਜਾਣਗੇ, ਪਾਪਾਂ ਦਾ ਫਲ ਖਤਮ ਹੋ ਜਾਏਗਾ। ਜੋ ਮਨ ਜਾਣ ਪ੍ਰਸੰਨ ਰਹਾਏ। ਜੋ ਮਨ ਵੇ ਜਾਣ ਕੇ ਜਦੋਂ ਦੁੱਖ ਆ ਜਾਂਦਾ ਨਾ ਪਾਪਾਂ ਕਰਕੇ, ਫਿਰ ਵੀ ਪ੍ਰਸੰਨ ਹੋ ਰਹਿੰਦੇ ਵੀ ਇਹ ਪਾਪਾਂ ਦਾ ਫਲ ਭੋਗਿਆ ਜਾ ਰਿਹਾ, ਪਾਪ ਖਤਮ ਹੋ ਰਹੇ ਆ ਦੁੱਖਾਂ ਰਾਹੀਂ। ਜੋ ਰੋਗੀ ਢਿੱਗ ਭੇਖਕ ਆਵੇ। ਵੀ ਸ਼ਾਹੂਕਾਰ ਜਿਵੇਂ ਬਹੁਤ ਕੋਈ ਰੋਗੀ ਹੋਵੇ ਉਹਦੇ ਕੋਲੋਂ ਜਿਹੜਾ ਵੈਦ ਚੱਲ ਕੇ ਆ ਜਾਂਦਾ ਹੁੰਦਾ ਹੈ। ਘੱਟ ਔਖਦ ਤੇ ਤਾਹੇ ਖਵਾਵੇ। ਇਹਨੂੰ ਬਹੁਤ ਕੌੜੀ ਤੋਂ ਕੌੜੀ ਜਿਹੜੀ ਕੁਨੈਣ ਵਰਗੀ ਹੁੰਦੀ ਨਾ ਦਵਾਈ ਖਵਾਉਂਦਾ ਹੁੰਦਾ ਹੈ। ਹੋਏ ਪ੍ਰਸੰਨ ਸੋ ਭਖਣ ਕਰੇ। ਜਿਹੜਾ ਸਿਆਣਾ ਰੋਗੀ ਆ ਕੌੜੀ ਰੋਗੀ ਜਿਹੜੀ ਦਵਾਈ ਇਹਨੂੰ ਕਹਿੰਦੇ ਖੁਸ਼ ਹੋ ਕੇ ਖਾ ਲੈਂਦਾ ਹੈ। ਜਾਣੈ ਹੈ ਰੋਗ ਸਕਲ ਮਮ ਹਰੇ। ਕਿਉਂਕਿ ਰੋਗੀ ਜਾਣਦਾ ਵੀ ਵੈਦ ਕੌੜੀ ਦਵਾਈ ਖਵਾ ਕੇ ਮੇਰੇ ਰੋਗ ਨੂੰ ਦੂਰ ਕਰ ਰਿਹਾ, ਰੋਗ ਲਾ ਰਿਹਾ ਹੈ। ਤਿਉ ਭੋਗੈ ਨਿਜ ਕਰਮਨ ਸੋ। ਇਸੇ ਤਰ੍ਹਾਂ ਜਿਹੜੇ ਮੁਕਤੀ ਦੀ ਇੱਛਾ ਵਾਲੇ ਪੁਰਸ਼ ਹੈ ਉਹ ਵੀ ਜਦੋਂ ਕੋਈ ਦੁੱਖ ਆ ਜਾਂਦਾ ਨਾ ਉਹ ਕੌੜੀ ਦਵਾਈ ਵਾਂਗੂ ਖਾ ਲੈਂਦੇ ਆ ਵੀ ਮੇਰੇ ਦੁੱਖ ਹੀ ਨਾਸ ਹੋ ਰਹੇ ਹੈ। ਪ੍ਰਭ ਕੀ ਭਗਤ ਰਤੇ ਹੋਏ ਹੈ ਜੋ। ਜਿਹੜੇ ਵੀ ਪਰਮੇਸ਼ਰ ਦੀ ਭਗਤੀ ਵਿੱਚ ਲੀਨ ਹੋਏ ਰਹਿੰਦੇ ਹੈ, ਤਦਾਕਾਰ ਹੋਏ ਰਹਿੰਦੇ ਆ, ਉਹ ਜਾਣਦੇ ਆ ਦੁੱਖ ਹੋਵੇ ਤਾਂ ਪਾਪ ਮਿਟਾਈ। ਵੀ ਜਦੋਂ ਕੋਈ ਆ ਕੇ ਸਰੀਰ ਨੂੰ ਦੁੱਖ ਹੁੰਦਾ ਤਾਂ ਇਉਂ ਜਾਣਦੇ ਵੀ ਸਾਡੇ ਪਾਪ ਖਤਮ ਹੋ ਰਹੇ। ਸੁਖ ਭੋਗਾ ਹੈ ਤਾਂ ਪੁੰਨ ਬਿਲਾਈ। ਇਹ ਵੀ ਸੁਖ ਭੋਗਣਾ ਤੇ ਫਿਰ ਕਹਿਣ ਵੀ ਇਹ ਜਿਹੜੇ ਸਾਡੇ ਪਿਛਲੇ ਕੀਤੇ ਪੁੰਨ ਹੈ ਉਹ ਹੁਣ ਖਤਮ ਹੋ ਰਹੇ। ਦੋਹਰਾ ਪੂਰਬਲੇ ਸਭ ਕਰਮ ਜਨਮ ਮਹਿ। ਪਹਿਲੇ ਜਨਮਾਂ ਵਿੱਚ ਵਿੱਚ ਸਾਰਿਆਂ ਵਿੱਚ ਕਰਮ ਕੀਏ ਹੈ ਜੋ ਕਹਿੰਦੇ ਜੀਵਾਂ ਨੇ ਕਰਮ ਕੀਤੇ ਚੰਗੇ ਮੰਦੇ ਨਿਸਚੈ ਭੋਗੇ ਚਾਹੀਏ ਇਸ ਕਰਕੇ ਵੀ ਭਰੋਸੇ ਕਰਕੇ ਯਕੀਨ ਨਾਲ ਹੀ ਭਾਵ ਨਿਸ਼ਚਿਤ ਉਹਨਾਂ ਨੂੰ ਭੋਗ ਹੀ ਲੈਣਾ ਚਾਹੀਏ ਕਿਹ ਬਿਦ ਮਿਟਨ ਨਾ ਹੋਏ ਭੋਗੇ ਤੋਂ ਬਗੈਰ ਤਾਂ ਕਿਸੇ ਤਰ੍ਹਾਂ ਚੰਗੇ ਮੰਦੇ ਕਰਮਾਂ ਦਾ ਕਹਿੰਦੇ ਮਿਟਣਾ ਨਹੀਂ ਨਾ ਹੁੰਦਾ ਖਾਤਮਾ ਨਹੀਂ ਹੁੰਦਾ ਉਹ ਤਾਂ ਭੋਗੇ ਨਾਲ ਹੀ ਚੰਗੇ ਮੰਦੇ ਖਤਮ ਕਰਮ ਹੋਣੇ ਹਨ ਚੌਪਈ ਸਤ ਸੰਗੀ ਅਸ ਕਰ ਹੈ ਵਿਚਾਰਾ ਜਿਹੜਾ ਵੀ ਸਾਰ ਸੰਗਤ ਕਰਨ ਵਾਲਾ ਸਤਸੰਗੀ ਹੁੰਦਾ ਉਹ ਕਹਿੰਦੇ ਇਸ ਤਰ੍ਹਾਂ ਦੀ ਵਿਚਾਰ ਕਰਦਾ ਹੈ ਦੁੱਖ ਸੁੱਖ ਮਹਿ ਰਹੀ ਇੱਕ ਸਾਰਾ ਸਤਸੰਗੀ ਨੂੰ ਕੋਈ ਦੁੱਖ ਆ ਜਾਂਦਾ ਜਾਂ ਸੁੱਖ ਆ ਜਾਂਦਾ ਇੱਕੋ ਅਵਸਥਾ ਇੱਕੋ ਜਿਹੀ ਅਵਸਥਾ ਇੱਕੋ ਜਿਹੀ ਹਾਲਤ ਵਿੱਚ ਹੀ ਰਹਿੰਦਾ ਹੈ ਲਖਾ ਮੀਤ ਹਮਰਾ ਕਰਤਾ ਕਿਉਂਕਿ ਸਤਸੰਗੀ ਜਾਣਦਾ ਵੀ ਸਾਡਾ ਅਸਲੀ ਮਿੱਤਰਤਾ ਵਾਹਿਗੁਰੂ ਕਰਤਾਰ ਹੈ ਜੋ ਕੁਛ ਕਰ ਹੈ ਸੋ ਨੀਕੀ ਕਾਰ ਜੋ ਕੁਛ ਕਰ ਰਿਹਾ ਮੇਰੇ ਲਈ ਉਹ ਚੰਗਾ ਹੀ ਕੰਮ ਕਰ ਕਰ ਰਿਹਾ ਕੁਨ ਜਗ ਮਹਿ ਜੇ ਨਰ ਅਗਿਆਨੀ ਉਹ ਸ਼ਾਹੂਕਾਰਾ ਇਸ ਤੋਂ ਬਗੈਰ ਜਿਹੜੇ ਸੰਸਾਰ ਦੇ ਵਿੱਚ ਬਿਲਕੁਲ ਅਗਿਆਨੀ ਅੰਨੇ ਅਗਿਆਨੀ ਹਨ ਦੁੱਖ ਮਹਿ ਬਹੁ ਮਮਤਾ ਮਨ ਮਾਨੀ ਉਹਨਾਂ ਨੂੰ ਕੋਈ ਦੁੱਖ ਆ ਜਾਂਦਾ ਹੈ ਫਿਰ ਮਨ ਦੇ ਵਿੱਚ ਬੜੀ ਮੇਰ ਮੰਨਦੇ ਆ ਬੜਾ ਮੈਂ ਬਈ ਬਹੁਤ ਦੁਖੀ ਹਾਂ ਬਹੁਤ ਔਖਾ ਹਾਂ ਪੁੰਨ ਦਾਨ ਮਹਿ ਜੇ ਪੁੰਨ ਜਗ ਮਹਿ ਜੇ ਨਰ ਅਗਿਆਨੀ ਕਰੀ ਜਾਂਦਾ ਕਿੱਧਰ ਚਲੇ ਜਾਂਦਾ ਲਖਾ ਮੀਤ ਹਮਰਾ ਕਰ ਤਾਰਾ ਪੁਨ ਜਗ ਮੈਂ ਨਰ ਜੇ ਦੁੱਖ ਮੈਂ ਮਮਤਾ ਖੇਡ ਪਾਏ ਭੋਗਤ ਹੈ ਸਭ ਇੱਥੇ ਆ ਖੇਦ ਪਾਏ ਭੋਗਤ ਹੈ ਸਭ ਹੀ ਕਹਿੰਦੇ ਇਸ ਤਰ੍ਹਾਂ ਕਹਿੰਦੇ ਦੁੱਖ ਪਾ ਪਾ ਕੇ ਸਾਰਾ ਉਹ ਭੋਗ ਵੀ ਲੈਂਦੇ ਹਨ ਭੋਗੇ ਬਿਨੈ ਬਿਨਾ ਨਾ ਛੂਟਾ ਹੈ ਕਬ ਹੀ ਕਿਉਂਕਿ ਜਿਹੜਾ ਮਾੜੇ ਕੀਤੇ ਪਰਮਾਂ ਦਾ ਫਲ ਭੋਗੇ ਤੋਂ ਬਗੈਰ ਤਾਂ ਕਦੇ ਖਹਿੜਾ ਨਹੀਂ ਨਾ ਛੁੱਟਦਾ ਹੈ ਇੱਕ ਤੋਂ ਤਨ ਦੁੱਖ ਭੋਗੈ ਸੋਈ ਉਹ ਜਿਹੜੇ ਅਗਿਆਨੀ ਪੁਰਸ਼ ਹੈ ਇੱਕ ਤਾਂ ਸਰੀਰ ਕਰਕੇ ਦੁੱਖ ਭੋਗਦੇ ਭੋਗਦੇ ਹੀ ਹਨ ਦੂਸਰ ਅੱਧ ਕਰਦਾ ਦੁੱਖ ਹੋਈ ਦੂਸਰਾ ਉਹਨਾਂ ਦੇ ਹਿਰਦੇ ਵਿੱਚ ਗਿਆਨ ਕਰਕੇ ਬਹੁਤਾ ਦੁੱਖ ਹੁੰਦਾ ਵੀ ਸਾਨੂੰ ਕਿਉਂ ਦੁੱਖ ਹੋ ਰਿਹਾ ਹੈ ਇਸ ਪ੍ਰਕਾਰ ਕਹਿ ਕਿਰਪਾ ਨਿਧਾਨਾ ਇਸ ਤਰ੍ਹਾਂ ਦੇ ਬਚਨ ਕਿਰਪਾ ਦੇ ਖਜ਼ਾਨਾ ਸਤਿਗੁਰੂ ਜੀ ਨੇ ਉਹ ਸ਼ਾਹੂਕਾਰ ਨੂੰ ਆਖ ਕੇ ਸ੍ਰੀ ਮੁਖ ਇਹੋ ਸਲੋਕ ਬਖਾਨਾ ਉਸ ਨੂੰ ਸਮਝਾਉਣ ਵਾਸਤੇ ਵੀ ਤੂੰ ਕੀ ਦੁਖੀ ਹੈ ਤੇਰੇ ਨਾਲੋਂ ਵੱਡੇ ਵੱਡੇ ਬ੍ਰਹਮਾ ਵਿਸ਼ਨੂੰ ਇੰਦਰ ਦੇਵਤੇ ਪਰਸ਼ੁਰਾਮ ਵਰਗੇ ਸਭ ਦੁੱਖ ਕਰਕੇ ਮਾੜੇ ਕਰਮ ਕਰਕੇ ਰੁਕੇ ਰੋਏ ਪਿੱਟੇ ਹੈ ਕਿਉਂ ਮੁੱਖੋਂ ਸਲੋਕ ਕਿਹਾ ਇਹਨੂੰ ਸਮਝਾਉਣ ਵਾਸਤੇ ਸਲੋਕ ਮਹੱਲਾ ਪਹਿਲਾ ਸਹੰਸਰ ਦਾਨ ਦੇ ਇੰਦਰ ਰੋ ਆਇਆ ਕਹਿੰਦੇ ਵੀ ਸ਼ਾਹੂਕਾਰਾ ਜਿਸ ਵੇਲੇ ਹਜ਼ਾਰਾਂ ਭਗਾ ਹੋਣ ਦਾ ਉਡਨ ਦਿੱਤਾ ਨਾ ਇੰਦਰ ਦੇਵਤੇ ਨੂੰ ਗੌਤਮ ਰਿਖੀ ਨੇ ਫਿਰ ਰੋਣ ਵਿੱਚ ਆਇਆ ਰੋਇਆ ਪਿੱਟਿਆ ਪਰਸ ਰਾਮ ਰੋਵੈ ਘਰ ਆਇਆ ਇਸੇ ਤਰ੍ਹਾਂ ਜਿਹੜਾ 21 ਵਾਰੀ ਘੋੜੇ ਨਾਲ ਛਤਰੀਆਂ ਨੂੰ ਮਾਰਨ ਵਾਲਾ ਪਰਸ ਰਾਮ ਹੈ ਜਦੋਂ ਰਾਮ ਦੇ ਨਾਲ ਪੰਗਾ ਲੈ ਬੈਠਾ ਫਿਰ ਘਰ ਵਿੱਚ ਆ ਕੇ ਉਹ ਵੀ ਰੋਇਆ ਅਜੈ ਸਰੋਵੈ ਭੀਖੇ ਅਖਾਏ ਇਸੇ ਤਰ੍ਹਾਂ ਵੀ ਸ਼ਾਹੂਕਾਰਾ ਇੱਕ ਅਜ ਰਾਜਾ ਹੋਵੇ ਉਸਨੇ ਕਿਸੇ ਸਾਧੂ ਨੂੰ ਦੁੱਧ ਦੀ ਭਿਖਿਆ ਦਿੱਤੀ ਬੁੱਕ ਭਰ ਕੇ ਉਹ ਕਹਿੰਦੇ ਵੀ 100 ਗੁਣਾ ਵਧੇ ਫੁੱਲੇ ਇਹ ਤੂੰ ਖਾਵੇਂ ਉਹ ਖਾਂਦਾ ਫਿਰ ਕਹਿੰਦੇ ਲਿੱਤ ਨੂੰ ਰੋਂਦਾ ਅੱਜ ਰਾਜਾ ਐਸੀ ਦਰਗਾਹ ਮਿਲੈ ਸਜਾਏ ਇਸੇ ਤਰ੍ਹਾਂ ਅਗਲੀ ਦਰਗਾਹ ਵਿੱਚ ਵੀ ਕੀਤੇ ਮੰਦ ਕਰਮਾਂ ਨੂੰ ਸਜਾ ਮਿਲਦੀ ਹੈ ਹੋਵੇ ਰਾਮ ਨਿਕਾਲਾ ਪਿਆ ਇਸੇ ਤਰ੍ਹਾਂ ਕਹਿੰਦੇ ਉਹ ਜਿਹੜੇ ਰਾਮ ਵਿਸ਼ਨੂੰ ਦਾ ਸਰੂਪ ਹੈ ਉਹ ਨਾਰਦ ਮੁਨੀ ਨਾਲ ਮਖੌਲ ਕਰਨ ਕਰਕੇ ਬਾਂਦਰ ਦਾ ਮੂੰਹ ਜਿਹਾ ਲਾ ਦਿੱਤਾ ਸੀ ਜਦੋਂ ਫਿਰ 12 ਸਾਲ ਦਾ ਵਿਦੇਸ਼ ਨਿਕਾਲਾ ਬਨੋਬਾਸ ਭੋਗਣਾ ਪਿਆ ਰਾਮ ਨੂੰ ਉਹ ਵੀ ਰੋਂਦਾ ਸੀਤਾ ਲਖਮਣ ਵਿਛੜ ਗਿਆ ਕਹਿੰਦੇ ਸੀਤਾ ਤੇ ਲਛਮਣ ਇਸ ਤਰ੍ਹਾਂ ਵਿਛੜ ਗਏ ਸੀ ਉਹਨੂੰ ਮੁਰਸ਼ਤ ਹੋ ਗਈ ਸੀ ਸੀਤਾ ਨੂੰ ਚੁੱਕ ਕੇ ਰਾਵਣ ਲੈ ਗਿਆ ਸੀ ਰੋਵੈ ਦਹ ਸਿਰ ਲੰਕ ਗਵਾਏ ਇਸੇ ਤਰ੍ਹਾਂ ਦਸਾਂ ਸਿਰਾਂ ਵਾਲਾ ਜਿਹੜਾ ਰਾਮ ਸੀ ਲੰਕਾ ਗਵਾ ਕੇ ਪੁੱਤ ਤੇ ਪੋਤਰੇ ਮਰਵਾ ਕੇ ਰੋਇਆ। ਜਿਨ ਸੀਤਾ ਆਦਿ ਡੌਰੂ ਆਏ, ਪਹਿਲਾ ਕਹਿੰਦੇ ਡੌਰੂ ਖੜਕਾ ਕੇ ਨਾ ਗੱਜ ਵੱਜ ਕੇ ਸੀਤਾ ਚੁੱਕ ਕੇ ਲਿਆਂਦੀ ਸੀ। ਰੋਵੈ ਪਾਂਡਵ ਭਏ ਮਜੂਰ, ਕ੍ਰਿਸ਼ਨ ਜੀ ਦੇ ਕੋਲ ਰਹਿਣ ਵਾਲੇ, ਹਜੂਰੀ ਵਿੱਚ ਰਹਿਣ ਵਾਲੇ ਪੰਜੇ ਪਾਂਡੂ ਸੀ, ਉਹਨਾਂ ਨੇ ਜੂਆ ਖੇਡਿਆ ਸੀ, ਇਸ ਕਰਕੇ ਉਹ ਹਾਰ ਗਏ ਸਭ ਕੁਛ। ਫਿਰ ਰੋਏ ਜਦੋਂ 12 ਸਾਲ ਦਾ ਬਨਵਾਸ ਕੱਟਣਾ, 13ਵੇਂ ਸਾਲ ਵਿੱਚ ਗੁਪਤ ਹੋ ਕੇ ਰਹਿਣਾ ਪਿਆ, ਤੇ ਜਿਹੜੀ ਦ੍ਰੋਪਦੀ ਉਹਦੀ ਇੱਜ਼ਤ ਰੋਜ਼ ਹੀ ਲਾਈ ਗਈ। ਜਿਨ ਕਾ ਸਵਾਮੀ ਰਹਿਤ ਹਦੂਰ, ਪਾਂਡਵਾਂ ਦੀ ਹਜ਼ੂਰੀ ਵਿੱਚ ਕਹਿੰਦੇ ਉਹ ਰਹਿੰਦੇ ਸਨ ਕ੍ਰਿਸ਼ਨ ਜੀ ਦੇ, ਰੋਵੈ ਜਨਮੇਜਾ ਖੋਏ ਗਿਆ। ਇਸੇ ਤਰ੍ਹਾਂ ਵੀ ਸ਼ਾਹੂਕਾਰਾ ਜਨਮੇਜਾ ਰਾਜਾ ਹੋਇਆ ਹੈ, ਉਹ ਵੀ ਵਿਆਸ ਮੁਨੀ ਨੇ ਜੋ ਬਚਨ ਕਿਹਾ ਸੀ ਵੀ ਜੋ ਕਹਾਂ ਪੁਰਾਣ ਭਾਗਵਤ ਪੁਰਾਣ ਸੁਣਾਵਾਂ ਸਤ ਸਤ ਕਹੀ ਜਾਣਾ, ਵੀ ਤੂੰ ਨਹੀਂ ਕਹਿਣਾ ਵੀ ਇਹ ਜਿਹੜਾ ਬਚਨ ਹੈ ਪ੍ਰਸੰਗ ਝੂਠਾ ਹੈ। ਕਹਿੰਦੇ ਉਹ ਵਿਆਸ ਦਾ ਬਚਨ ਭੁੱਲ ਗਿਆ, ਅਤੇ ਉਹ ਕਹਿੰਦਾ ਵੀ ਜਿਹੜੇ ਭੀਮਸਾਨ ਨੇ ਤੂੰ ਕਹਿੰਦਾ ਹਾਥੀ ਚਲਾਏ ਸਵਰਗ ਨੂੰ, ਹੁਣ ਤੱਕ ਵਾਪਸ ਨਹੀਂ ਆਏ ਹੇਠਾਂ, ਇਹ ਨਹੀਂ ਮਾਨਾ ਨੱਕ ਜਾ ਚਲਾਇਆ, ਬਚਨ ਚਲ ਗਿਆ, ਉੱਥੇ ਕੋਲ ਰਹਿ ਗਿਆ ਸੀ ਨੱਕ ਤੇ। ਇਹ ਕੀ ਕਾਰਨ ਪਾਪੀ ਭਇਆ, ਬਚਨ ਦੇ ਨਾ ਬਚਨ ਕਰਕੇ ਪਾਪੀ ਹੋ ਗਿਆ। ਕਹਿੰਦੇ ਕੁਸ਼ਟੀ ਹੋ ਗਿਆ, ਕੋਲ ਰਹਿਣ ਕਰਕੇ ਮਰ ਗਿਆ, ਤੇ ਰੋਂਦਾ ਹੀ ਮਰਿਆ। ਰੋਵਹਿ ਸੇਖ ਮਸਾਇਕ ਪੀਰ, ਇਸੇ ਤਰ੍ਹਾਂ ਜਿਹੜੇ ਮੁਸਲਮਾਨਾਂ ਦੇ ਜਾਤੀ ਕਰਕੇ ਸੇਖ ਉੱਚ ਜਾਤੀ ਦੇ ਉਹ ਵੀ ਰੋਂਦੇ ਹੈ, ਹੋਰ ਮਸਾਇਕ ਮਿਹਨਤਾਂ ਕਰਨ ਵਾਲੇ ਵੀ ਪੀਰ ਵੀ ਰੋਂਦੇ ਹਨ। ਅੰਤ ਕਾਲ ਮਤ ਲਾਗੈ ਭੀੜ, ਆਉਂਦੇ ਸਮੇਂ ਮਤਾਂ ਕਹਿੰਦੇ ਬਹੁਤ ਵੱਡੀ ਤਕੜੀ ਪੀੜਾ, ਬਹੁਤ ਵੱਡੀ ਤਕਲੀਫ, ਸਾਨੂੰ ਨਾ ਕਿਤੇ ਹੋਵੇ। ਰੋਵੈ ਰਾਜੇ ਕੰਨ ਪੜਾਏ, ਭਰਤਰੀ ਨਾਥ ਗੋਪੀ ਨਾਥ ਵਰਗੇ ਜਿਹੜੇ ਰਾਜੇ ਹੈ ਗੋਰਖਨਾਥ ਤੋਂ ਕੰਨ ਜੇ ਪੜਾ ਕੇ ਰੋਂਦੇ। ਘਰ ਘਰ ਮਾਗਹਿ ਭੀਖਿਆ ਜਾਏ, ਰਾਜ ਭਾਗ ਛੱਡ ਕੇ ਹੁਣ ਘਰਾਂ ਘਰਾਂ ਵਿੱਚ ਜਾ ਕੇ ਜਦੋਂ ਠੂਠਾ ਫੜ ਕੇ ਮੰਗਣਾ ਪਿਆ, ਕਹਿੰਦੇ ਵੀ ਕਾਹਦੇ ਅਸੀਂ ਬਣੇ ਚੇਲੇ, ਕਿੱਥੇ ਰਾਜੇ ਮਹਾਰਾਜ ਸੀ, ਕਿੱਥੇ ਅੱਕਾਂ ਨੂੰ ਬੜਾ, ਅਤੇ ਘਰਾਂ ਵਿੱਚ ਠੂਠਾ ਮੰਗਣਾ ਪੈ ਰਿਹਾ। ਇਸ ਕਰਕੇ ਉਹ ਰਾਜੇ ਜਦੋਂ ਘਰਾਂ ਘਰਾਂ ਵਿੱਚ ਜਾ ਕੇ ਭਿੱਖਿਆ ਮੰਗਦੇ, ਉਹ ਰੋਂਦੇ ਹਨ। ਰੋਵਹਿ ਕਿਰਪਨ ਸੰਚਹਿ ਧਨ ਜਾਏ, ਇਸ ਤਰ੍ਹਾਂ ਜਿਹੜੇ ਕਚੂਸ ਲੋਕ ਹੈ ਜਿਹਨਾਂ ਦਾ ਧਨ ਇਕੱਠਾ ਕਰਿਆ ਚਾਲਿਆ ਜਾਂਦਾ, ਫਿਰ ਉਹ ਵੀ ਰੋਂਦੇ ਪਿੱਟਦੇ ਹਨ। ਪੰਡਿਤ ਰੋਵਹਿ ਗਿਆਨ ਗਵਾਏ, ਗੋਂਗੇ ਤੇਲੀ ਵਾਸੋਂ ਵੀ ਇਸ ਤਰ੍ਹਾਂ ਕਹਿੰਦੇ ਪੰਡਿਤ ਹੋਣੀ ਗਿਆਨ ਗਵਾ ਕੇ ਵੀ ਰੋਂਦੇ ਹਨ। ਬਾਲੀ ਰੋਵੈ ਨਾਹਿ ਪਤਾਰ, ਦੇਵਦਾਸ ਰਾਜੇ ਦੀ ਜਿਹੜੀ ਲੜਕੀ ਸੀ, ਜਦੋਂ ਉਹਨੂੰ ਮਾਲਕ ਨਾ ਉਹਦਾ ਮਿਲ ਸਕਿਆ, ਫੇਰੇ 'ਤੇ ਬੈਠਿਆਂ ਦਾ ਹੀ ਉਹ ਮਰ ਜਾਂਦਾ ਸੀ, ਨਾ ਮਾਲਕ ਮਿਲ ਸਿਆ, ਉਹ ਰੋਂਦੀ ਹੈ ਜੰਗਲ ਵਿੱਚ ਵਿਚਾਰੀ। ਨਾਨਕ ਦੁਖੀਆ ਸਭ ਸੰਸਾਰ, ਸ਼ਾਹੂਕਾਰਾ ਤੂੰ ਕੀ ਦੁਖੀਆ, ਸਾਰਾ ਸੰਸਾਰ ਹੀ ਦੁਖੀ ਹੈਗਾ ਦੁੱਖਾਂ ਕਰਕੇ। ਮੰਨੇ ਨਾਉ ਸੋਈ ਜਿਣ ਜਾਏ, ਜਿਹੜਾ ਨਾਮ ਦਾ ਮੰਨਣ ਕਰਦਾ ਮਨੁੱਖ ਜਨਮ ਦੀ ਬਾਜੀ ਨੂੰ ਜਿੱਤ ਜਾਂਦਾ ਹੈ। ਔਰੀ ਕਰਮ ਨ ਲੇਖਾ ਲਾਏ, ਹੋਰ ਜਿਹੜੇ ਕੋਈ ਕਰਮ ਕੁਰਮ ਜੇ ਕੀਤੇ ਉਹ ਕਿਸੇ ਲੇਖੇ ਵਿੱਚ ਨਹੀਂ ਲਾਏ ਜਾਂਦੇ, ਭਾਵ ਕੋਈ ਬਹੁਤੇ ਮਹਾਨ ਨਹੀਂ, ਕੋਈ 100 ਜਗ ਕਰ ਲੈ ਇੰਦਰ ਬਣ ਜਾਏ, ਪਰ ਉੱਥੇ ਪਦਵੀ 'ਤੇ ਪੁੱਜਿਆ ਮਾੜਾ ਕਰਮ ਕਰੇ, ਫਿਰ ਇਹੋ ਜਿਹੇ ਸਰਾਪਾਂ ਕਰਕੇ ਰੋਂਦਾ ਹੈ। ਦੋਹਰਾ ਮਰਦਾਨੇ ਸੁਣ ਸਰੋਣ ਮਹਿ, ਇਸ ਤਰ੍ਹਾਂ ਦਾ ਜਿਹੜਾ ਸ਼ਬਦ ਸਲੋਕ ਸੁਣ ਕੇ ਮਰਦਾਨੇ ਨੇ ਧਿਆਨ ਨਾਲ ਕਹਿਓ ਬਚਨ ਇਹ ਪਾਏ, ਇਸ ਤਰ੍ਹਾਂ ਦਾ ਬਚਨ ਗੁਰੂ ਨਾਨਕ ਸਾਹਿਬ ਜੀ ਨੂੰ ਫਿਰ ਆਖਿਆ। ਸਰਬ ਸ਼ਬਦ ਕੋ ਅਰਥ ਅਭ, ਜਿਹੜਾ ਸ਼ਾਹੂਕਾਰ ਦੇ ਪ੍ਰਥਾਏ ਤੁਸੀਂ ਸ਼ਬਦ ਦਾ ਉਚਾਰਨ ਕਰਕੇ ਸੁਣਾਏ ਦੇ ਸਾਰੇ ਸ਼ਬਦ ਦੇ ਅਰਥ। ਤੀਜਾ ਹਮੈ ਸੁਨਾਏ। ਮੈਨੂੰ ਮਰਦਾਨੇ ਨੂੰ ਮਾਰਾ ਸਾਰੇ ਅਰਥ ਜੇ ਕਰਕੇ ਸੁਣਾ ਦੇਵੋ ਜੀ। ਚੌਪਈ ਸ੍ਰੀ ਨਾਨਕ ਤਬ ਅਰਥ ਬਖਾਨੇ। ਮਰਦਾਨੇ ਦੇ ਕਹਿਣ ਕਰਕੇ ਤਦੋਂ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਸ਼ਲੋਕ ਦੇ ਸਾਰੇ ਅਰਥ ਕਹਿੰਦੇ ਕਹਿਣਾ ਕੀਤੇ। ਸਰਬ ਬਿਰਤੰਤ ਵਧਾਏ ਮਹਾਨੇ। ਸਾਰਾ ਪ੍ਰਸੰਗ ਕਹਿੰਦੇ ਵਧਾ ਕੇ ਬਹੁਤ ਤਕੜਾ ਹੀ ਖੋਲ੍ਹ ਕੇ ਪ੍ਰਸੰਗ ਕਿਹਾ ਜਿਹੜਾ ਪੁਰਾਣਾ ਵਿੱਚ ਲਿਖਿਆ। ਜਿਵੇਂ ਸਤ ਅਸਮੇਧ ਕਰਤ ਹੈ ਜੋ ਹੈ ਤਾਂ ਇਹ ਕਵੀ ਨੇ ਆਪਣੇ ਵੱਲੋਂ ਅਰਥ ਕੀਤੇ ਪ੍ਰਪੁਰ ਕਹਾਇਆ। ਮਹਾਰਾਜ ਦੇ ਮੁੱਖ ਤੋਂ ਹੀ ਮਰਦਾਨੇ ਨੇ ਕਿਹਾ ਵੀ ਮੈਨੂੰ ਅਰਥ ਸੁਣਾਓ। ਕਵੀ ਸੰਤੋਖ ਸਿੰਘ ਜੀ 18 ਪੁਰਾਣ ਪੜ੍ਹਿਆ ਸੀ, ਜਿਸ ਕਰਕੇ ਇੱਥੇ ਆ ਕੇ ਫਿਰ ਇਹਨੇ ਸਾਰੇ ਉਹ ਪ੍ਰਸੰਗ ਜੀ ਇਹ ਇਤਿਹਾਸ ਵਿੱਚ ਲਾ ਦਿੱਤੇ। ਅਤੇ ਉਹ ਮਰਦਾਨੇ ਨੂੰ ਵੀ ਮਹਾਰਾਜ ਨੇ ਕਿਹਾ ਵੀ ਜਿਹੜਾ ਕੋਈ ਸੌ ਅਸਮੇਧ ਜਾਂ ਕਰਦਾ ਹੈ ਉਹ ਤੋਂ ਸਵਰਗ ਮੈਂ ਅੱਧ ਪਤ ਸੋ। ਇਹ ਜਦੋਂ ਮਰਦਾ ਨਾ ਮਰ ਕੇ ਫਿਰ ਸਵਰਗ ਵੀ ਜਾ ਕੇ ਇੰਦਰ ਦੇਵਤੇ ਦੀ ਪਦਵੀ ਤੇ ਜਾ ਟਿਕਦਾ, ਇੰਦਰ ਦੇਵਤਾ ਬਣ ਜਾਂਦਾ। ਸੱਚੀ ਹੋਤ ਹੈ ਮਹਿਲਾ ਤਾਂ ਕੀ। ਮਰਦਾਨੇ ਜਦੋਂ ਸੌ ਅਸਮੇਧ ਜਾ ਕਰਕੇ ਮਰ ਕੇ ਇੰਦਰ ਲੋਕ ਵਿੱਚ ਇੰਦਰ ਜਾ ਬਣਦਾ, ਫਿਰ ਜਿਹੜੀ ਸੱਚੀ ਨਾਮ ਦੀ ਪਤਨੀ ਹੈ ਉਹਦੀ ਘਰਵਾਲੀ ਬਣ ਜਾਂਦੀ ਹੈ। ਰਤ ਨਾ ਪਟੰਤਰ ਪੂਜਾ ਜਾ ਕੀ। ਜਿਸ ਦੀ ਕਹਿੰਦੇ ਸੁੰਦਰਤਾ ਦੇ ਬਰਾਬਰੀ ਦੀ ਕਾਮਦੇਵ ਦੀ ਜਿਹੜੀ ਪਤਨੀ ਰਤੀ ਉਹ ਵੀ ਪੁੱਜ ਨਹੀਂ ਸਕਦੀ, ਉਹ ਨਹੀਂ ਹੋ ਸਕਦੀ। ਚੰਦ ਬਦਨ ਅਰਬਿੰਦ ਬਿਲੋਚਨ, ਜਿਹਦਾ ਚੰਦਰਮਾਰਾ ਮੁੱਖ ਹੈ ਕਬਲ ਨੇਤਰ ਕਬਲ ਵਰਗੇ ਨੇਤਰ ਹੈ। ਚਿਤਵਨ ਕਾਮ ਚਿਤਵਨ ਬਾਨ ਕਾਮ ਮਦ ਮੋਚਨ, ਤੱਕਣੀ ਜਿਹੜੀ ਕਾਮ ਦੇ ਜਿਹੜੇ ਤੀਰ ਹੈ ਉਹਨਾਂ ਦੇ ਮਦ ਨੂੰ ਵੀ ਕਹਿੰਦੇ ਨਾਸ਼ ਕਰਨ ਵਾਲੀ ਹੈ। ਅਪਰ ਅਪਸਰਾ ਸੁੰਦਰ ਸਾਰੀ, ਹੋਰ ਕਹਿੰਦੇ ਉਹ ਇੰਦਰ ਦੇ ਘਰ ਦੇ ਵਿੱਚ ਜਿਹੜੀਆਂ ਹੋਰ ਅਪਸਰਾ ਆਦਿਕ ਬੇਅੰਤ, ਸਰਬ ਰਹਿ ਆਇਸ ਅਨੁਸਾਰੀ। ਜਦੋਂ ਸਮੇਤ ਕਰਕੇ ਇੰਦਰ ਬਣ ਜਾਂਦਾ ਸਭ ਅਪਸਰਾ ਉਹਦੇ ਅਨੁਸਾਰੀ ਹੋ ਕੇ ਰਹਿੰਦੀ। ਤਿੰਨ ਇੱਕ ਸਮੇਂ ਪਿਖੀ ਰਿਖ ਨਾਰੀ, ਜਿਹੜਾ ਸੌ ਜਗ ਕਰਕੇ ਇੰਦਰ ਬਣਨ ਵਾਲਾ ਉਹਨੇ ਇੱਕ ਵਾਰੀ ਕਹਿੰਦੇ ਗੌਤਮ ਰਿਖੀ ਦੀ ਜਿਹੜੀ ਪਤਨੀ ਹੱਲਿਆ ਤੱਕੀ, ਤਨ ਕੀ ਸੁੱਧ ਬੁੱਧ ਸਕਲ ਵਿਸਾਰੀ, ਉਹਨੂੰ ਦੇਖ ਕੇ ਇੰਦਰ ਦੇਵਤੇ ਨੇ ਸਰੀਰ ਦੀ ਸਾਰੀ ਹੋਸ਼ ਪੁਸ਼ ਭੁਲਾ ਦਿੱਤੀ। ਦੋਹਰਾ ਦਿਪਤ ਦੀਪ ਦੁੱਧ ਬਪ ਪਿਖੀ, ਮਰਦਾਨੇ ਜਿਵੇਂ ਦੀਵਾ ਪ੍ਰਕਾਸ਼ ਦਾ ਜਗਦਾ ਹੁੰਦਾ ਇਸ ਤਰ੍ਹਾਂ ਹੱਲਿਆ ਦਾ ਕਹਿੰਦੇ ਸਰੀਰ ਦੀ ਉਸਨੇ ਦੇਖੀ। ਬਾਸਵ ਭਇਓ ਪਤੰਗ, ਇੰਦਰ ਦੇਵਤਾ ਕਹਿੰਦੇ ਉਹ ਪਤੰਗੇ ਵਾਂਗ ਹੋ ਗਿਆ ਹੈ। ਕਾਮ ਸਿੰਘ ਗਰਜਨ ਕਰਾ, ਜਿਹੜਾ ਕਾਮ ਰੂਪੀ ਸ਼ੇਰ ਹੈ ਫਿਰ ਉਹਨੇ ਗਜਣਾ ਕੀਤਾ। ਧੀਰਜ ਭਇਓ ਕੁਰੰਗ, ਕਰਕੇ ਇੰਦਰ ਦੇਵਤੇ ਦਾ ਜਿਹੜਾ ਧੀਰਜ ਹੈ ਉਹ ਹਰਨ ਹੋ ਗਿਆ, ਹਰਨ ਵਾਂਗੂ ਧੀਰ ਚਲਿਆ ਛਾਲਾ ਮਾਰ ਗਿਆ ਹੈ। ਚੌਪਈ ਪਰਮ ਸਰੂਪ ਅਹਿਲਿਆ ਨਾਰੀ, ਮਰਦਾਨੇ ਜਿਸ ਗੌਤਮ ਦੇ ਘਰ ਵਾਲੀ ਅਹਿਲਿਆ ਇਸਤਰੀ ਦਾ ਬੜਾ ਸਰੂਪ, ਮਨ ਹੋ ਨਿਪੁੰਨਤਾ ਦ੍ਰੋਹਨ ਦਿਖਾਰੀ, ਮਨੋ ਬ੍ਰਹਮਾ ਨੇ ਆਪਣੀ ਜਿੰਨੀ ਕਹਿੰਦੇ ਨਿਪੁੰਨਤਾ ਜਿੰਨੀ ਚਤੁਰਤਾ ਸੀ ਸਾਰੀ ਉਹਦੇ ਰਾਹੀਂ ਦਿਖਾਲੀ। ਜਿਹ ਬਿਲੋਕ ਸੁਰ ਨਰ ਪਰਮਾਏ, ਅਹਿਲਿਆ ਦੇ ਸਰੀਰ ਨੂੰ ਤੱਕ ਕੇ ਦੇਵਤੇ ਤੇ ਮਨੁੱਖ ਕਹਿੰਦੇ ਪਰਮ ਜਾਣਦੇ। ਜੋਗਨ ਜੋਗ ਹਿਰਦੈ ਬਸ ਬਿਸਰਾਏ, ਯੋਗੀਆਂ ਦਾ ਜਿਹੜਾ ਜੋਗ ਕਰਨਾ ਹਿਰਦੇ ਵਿੱਚ ਭੁੱਲ ਭੁਲਾ ਜਾਂਦਾ। ਮਗਵਾ ਵਧਿਓ ਨੇਹ ਤੇ ਹਿਠਾ ਬੋਰੀ, ਦਾ ਕਹਿੰਦੇ ਉਹ ਗੌਤਮ ਦੇ ਘਰ ਵਾਲੀ ਅਹਿਲਿਆ ਦੇ ਨਾਲ ਸਨੇਹ ਵਧ ਗਿਆ। ਕੀਓ ਚਹਿਤ ਰਤ ਗੌਤਮ ਚੋਰੀ, ਗੌਤਮ ਰਿਖੀ ਤੋਂ ਕਹਿੰਦੇ ਇਸ ਤਰ੍ਹਾਂ ਗੌਤ ਰੂਪ ਦੇ ਵਿੱਚ ਉਹ ਸੰਬੰਧ ਕਰਿਆ ਚਾਹੁੰਦਾ। ਰਹਿਓ ਦੇਖ ਅਵਸਰ ਨਹਿ ਪਾਵੇ, ਇੰਦਰ ਦੇਵਤਾ ਦੇਖ ਰਿਹਾ ਮੌਕਾ ਨੀ ਪਾ ਰਿਹਾ। ਚਿਤ ਹੈ ਉਪਾਏ ਮਿਲਿਆ ਕਿਉਂ ਜਾਵੇ, ਸੋਚਦਾ ਪਰਾਲੇ ਹੀਲੇ ਵੀ ਹੱਲਿਆ ਦੇ ਨਾਲ ਕਿਵੇਂ ਮਿਲਿਆ ਜੁਲਿਆ ਜਾਏ। ਮਿਲ ਮਯੰਕ ਸੰਗ ਘਾਤ ਵਿਚਾਰੀ, ਮਰਦਾਨੇ ਫਿਰ ਚੰਦਰਮਾ ਨਾਲ ਮਿਲ ਕੇ ਕਹਿੰਦੇ ਫਿਰ ਇਸ ਤਰ੍ਹਾਂ ਦਾ ਕਰ ਸੋਚਿਆ। ਗਮਨੇ ਅਰਧ ਰਾਤਰ ਛਲ ਧਾਰੀ, ਜਾ ਧਾਰ ਕੇ ਅੱਧੀ ਰਾਤ ਨੂੰ ਕਹਿੰਦੇ ਚੰਦਰਮਾ ਤੇ ਇਸ ਤਰ੍ਹਾਂ ਇੰਦਰ ਹੁਣੀ ਚਲੇ ਗਏ। ਅਰਨ ਚੂੜ ਕੋ ਤਨ ਛਸ਼ ਪਇਓ, ਜਿਹੜਾ ਚੰਦਰਾ ਉਹਨੇ ਕਹਿੰਦੇ ਕੁੱਕੜ ਦਾ ਸਰੀਰ ਜਾ ਧਾਰਨ ਕਰੇ ਕੁੱਕੜ ਬਣ ਗਿਆ। ਜਾਏ ਸਮੀਪ ਸ਼ਬਦ ਨਿਜ ਕਹਿਓ, ਗੌਤਮ ਰਿਸ਼ੀ ਦੇ ਘਰ ਦੇ ਨੇੜੇ ਜਾ ਕੇ ਇਸ ਤਰ੍ਹਾਂ ਕਹਿੰਦੇ ਬਾਜਾ ਜਾ ਕੀਤਾ ਬਾਂਗ ਜੀ ਦੇ ਦਿੱਤੀ। ਗੌਤਮ ਲਖੀ ਭਈ ਅਬ ਪ੍ਰਾਤਾ, ਗੌਤਮ ਰਿਸ਼ੀ ਨੇ ਹੋ ਜਾਣਿਆ ਵੀ ਹੁਣ ਤਾਂ ਸਵੇਰ ਹੋ ਚੱਲੀ, ਦਿਨ ਚੜ ਗਿਆ ਹੈ। ਭਜਨ ਕਰਨ ਚੱਲਾ ਅਧ ਰਾਤਾ, ਅੱਧੀ ਰਾਤ ਨੇ ਇਸ ਕਰਕੇ ਇਸ਼ਨਾਨ ਕਰਨ ਚੱਲ ਪਿਆ। ਸੁਨਾ ਸੀਰ ਲਖ ਸ਼ੂਨ ਨਿਸ਼ੰਕਾ, ਇਸ ਤਰ੍ਹਾਂ ਇੰਦਰ ਨੇ ਕਹਿੰਦੇ ਜਾਣ ਕੇ ਵੀ ਹੁਣ ਤਾਂ ਖਾਲੀ ਘਰ ਹੈ। ਮਿਲਿਓ ਮਿਲਿਓ ਅਹਿਲਿਆ ਕੋ ਭਰ ਅੰਕਾ, ਜਿਹੜੀ ਗੌਤਮ ਰਿਸ਼ੀ ਦੀ ਅਹਿਲਿਆ ਸੀ ਉਹਦੇ ਨਾਲ ਜਾ ਮਿਲਿਆ। ਹਰਖਿਓ ਅਧ ਕੇਲ ਕਰ ਲੀਨੋ, ਉਹਦੇ ਨਾਲ ਸੰਸਕੀਰਾ ਕਰਕੇ ਬਹੁਤ ਪ੍ਰਸੰਨ ਹੋ ਗਏ। ਮਦ ਅਨੰਗ ਕੋ ਮੋਚਨ ਕੀਨੋ, ਜਿਹੜਾ ਕਾਮ ਦਾ ਨਸ਼ਾ ਜਾ ਹੰਕਾਰ ਜਾ ਸਾਰਾ ਖਤਮ ਕੀਤਾ। ਗੌਤਮ ਕੋ ਸੁਧ ਸੁਰ ਸਰ ਦੀਨੇ, ਇੱਧਰ ਵੀ ਮਰਦਾਨੇ ਜਿਹੜਾ ਗੌਤਮ ਰਿਸ਼ੀ ਸੀ ਉਹਨੂੰ ਗੰਗਾ ਨੇ ਇਸ ਤਰ੍ਹਾਂ ਖਬਰ ਸਾਰ ਦਿੱਤੀ। ਹਟਿਓ ਤਹਾਂ ਤੇ ਰਿਸ ਬਹ ਕੀਨੇ, ਅੱਧੀ ਰਾਤ ਤੇਰੇ ਘਰੇ ਤਾਂ ਚੋਰ ਪੈ ਗਏ, ਆਪਣੇ ਘਰ ਨੂੰ ਸੰਭਾਲ ਪਿੱਛੇ ਨਾ ਮੁੜਿਆ। ਸਤ ਮਨੂ ਅਵ ਲੋਕਿਓ ਜਬ ਹੀ, ਜਦੋਂ ਗੌਤਮ ਰਿਸ਼ੀ ਨੇ ਦੇਖਿਆ ਵੀ ਇੰਦਰ ਦੇਵਤਾ ਆਇਆ ਫਿਰਦਾ ਸਾਡੇ ਘਰ। ਕੋਪਿਕ ਰਿਸ਼ੀ ਸਰਾਪ ਦੀ ਤਬ ਹੀ, ਸਵੇਰੇ ਕਹਿੰਦੇ ਗੌਤਮ ਰਿਸ਼ੀ ਨੇ ਮਰਦਾਨੇ ਕ੍ਰੋਧ ਵਿੱਚ ਆ ਕੇ ਇੰਦਰ ਦੇਵਤੇ ਨੂੰ ਸਰਾਪ ਦੇ ਦਿੱਤਾ। ਇੱਕ ਭਗ ਕਾਰਨ ਇਹ ਠਾ ਆਇਓ, ਮੂਰਖ ਇੰਦਰ ਤੂੰ ਇੱਥੇ ਕਹਿੰਦੇ ਅਸਲੀ ਰੰਗ ਦੇ ਕੇ ਆਇਆ ਹੈ। ਨਹੀਂ ਰਿਖਣ ਤੇ ਨੈਕ ਡਰਾਇਓ, ਗੌਤਮ ਰਿਸ਼ੀਆਂ ਦਾ ਸਾਡੇ ਰਿਸ਼ੀਆਂ ਦਾ ਘਰ ਸੀ, ਇੱਥੋਂ ਵੀ ਮਾੜਾ ਮੋਟਾ ਇੰਦਰੀਆ ਤੂੰ ਡਰਿਆ ਨਹੀਂ ਹੈ। ਭਗ ਸਹੰਸਰ ਹੋਵੇ ਤਨ ਤੇਰੇ, ਚੰਗਾ ਤੇਰੇ ਸਰੀਰ ਤੇ ਇਹੋ ਜਿਹੇ ਭੈੜੇ ਅੰਗ ਜੇ ਹਜ਼ਾਰਾਂ ਹੀ ਹੋ ਜਾਣ। ਭਇਓ ਸਰਾਪ ਨਹਿ ਜਾਵੇ ਡੇਰੇ, ਫਿਰ ਵੀ ਸਰਾਪ ਹੋ ਗਿਆ ਤੇ ਕੋੜੀ ਹੋ ਗਿਆ, ਫਿਰ ਆਪਣੇ ਡੇਰੇ ਸੁਰਗ ਵਿੱਚ ਨਹੀਂ ਜਾਂਦਾ ਸ਼ਰਮ ਦਾ ਮਾਰੇ। ਅਤ ਕੁਰੂਪ ਤੇ ਬਣਾ ਸਰੀਰਾ, ਮਰਦਾਨੇ ਗੌਤਮ ਰਿਸ਼ੀ ਦੇ ਸਰਾਪ ਦੇਣ ਕਰਕੇ ਇੰਦਰ ਦੇਵ ਦਾ ਬਹੁਤ ਕੋਝਾ ਜਿਹਾ ਰੂਪ ਬਣ ਗਿਆ। ਜਸ ਅਗ ਤਸ ਫਲ ਪਾਏ ਅਧੀਰਾ, ਇਸ ਤਰ੍ਹਾਂ ਦਾ ਕਹਿੰਦੇ ਪਾਪ ਕੀਤਾ ਸੀ ਉਹੇ ਜਾ ਛੇਤੀ ਫਿਰ ਫਲ ਵੀ ਪਾ ਲਿਆ ਦੁੱਖ ਦਾ। ਸੁਰਗਾਦਿਕ ਕੀ ਤਜ ਰਜ ਧਾਨੀ, ਇਸ ਤਰ੍ਹਾਂ ਮਿਰਦਾਨੇ ਇੰਦਰ ਦੇਵਤੇ ਨੇ ਸੁਰਗਾਦਿਕ ਦੀ ਰਾਜਧਾਨੀ ਛੱਡ ਦਿੱਤੀ। ਅਨੀ ਸੁਰਨ ਕੀ ਯੁਤ ਸੈਨਾਨੀ, ਹੋਰ ਦੇਵਤਿਆਂ ਦੀ ਜਿਹੜੀ ਫੌਜ ਆ ਉਹ ਵੀ, ਹੋਰ ਜਿਹੜੇ ਕੋਈ ਸੈਨਾਪਤੀ ਕਰਨ ਆਦਿਕ ਉਹ ਵੀ ਛੱਡ ਦਿੱਤੇ। ਕਮਨਿਓ ਜਹ ਜਲ ਹੋ ਤੋ ਵਿਸਾਲਾ, ਕਹਿੰਦੇ ਬਹੁਤਾ ਪਾਣੀ ਹੈ ਸੀ ਨਾ ਉੱਤੇ ਜਾ ਕਮਲ ਨਾਲ ਮਹਿ ਦੁਰਤ ਤਕਾਲ, ਕਮਲ ਫੁੱਲ ਦੀ ਜਿਹੜੀ ਨਾਲੀ ਉਹਦੇ ਵਿੱਚ ਜਾ ਲੁਕਿਆ ਸ਼ਰਮ ਦਾ ਮਾਰਾ। ਦੋਹਰਾ ਲੱਜਤ ਹੋਇਆ ਰੋਇਓ ਤਬ ਹੈ, ਮਰਦਾਨੇ ਅੰਦਰ ਫਿਰ ਸ਼ਰਮਸ਼ਾਰ ਹੋ ਕੇ ਬੇਜਿਤ ਹੋ ਕੇ ਬਹੁਤ ਰੋਇਆ ਪਟਿਆ। ਭਗ ਸਹੰਸਰ ਤਨ ਪਾਏ, ਗੌਤਮ ਰਿਸ਼ੀ ਦੇ ਸਰਾਪ ਦੇਣ ਕਰਕੇ ਸਰੀਰ ਤੇ ਹਜ਼ਾਰਾਂ ਨਿਸ਼ਾਨੀਆਂ ਜੀਆਂ ਪੈ ਗਈਆਂ ਇਹਦੇ। ਪਰਸ ਰਾਮ ਕੀ ਅਬ ਕਥਾ, ਇਸੇ ਤਰ੍ਹਾਂ ਵੀ ਪਰਸ ਰਾਮ ਰੋਵੈ ਘਰ ਆਇਆ, ਵੀ ਜਿਹੜਾ ਪਰਸ ਰਾਮ ਸੀ ਕਿਵੇਂ ਆ ਕੇ ਘਰ ਦੇ ਵਿੱਚ ਰੋਇਆ, ਉਹਦੀ ਜਿਹੜੀ ਕਥਾ ਹੈ ਮਰਦਾਨੇ ਦੇ ਅਸ ਤੁਮ ਹੈ ਸੁਣਾਏ, ਵੀ ਜਿਵੇਂ ਪੁਰਾਣਾ ਵਿੱਚ ਲਿਖੀ ਹੈ ਤੈਨੂੰ ਸੁਣਾ ਕੇ ਖੋਲ ਕੇ ਸੁਣਾ ਦਿੰਦੇ ਹਾਂ। ਇਹ ਇੰਦਰ ਦੇਵਤਾ ਜਿਵੇਂ ਰੋਇਆ ਮਾੜਾ ਕਰਮ ਕਰਕੇ ਮਰਦਾਨੇ, ਇਹ ਤੈਨੂੰ ਪ੍ਰਸੰਗ ਪੁਰਾਣਾ ਦਾ ਸੁਣਾ ਦਿੱਤਾ ਹੈ। ਹੁਣ ਜਿਵੇਂ ਪਰਸਰਾਮ ਬ੍ਰਾਹਮਣ ਰੋਇਆ ਉਹ ਵੀ ਸੁਣਾ ਦਿੰਦੇ, ਉਹ ਜਿਵੇਂ ਕਥਾ ਸੁਣਾਈ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ, ਕਿਉਂਕਿ ਜਿੰਨਾ ਕੁ ਸਮਾਂ ਨੀਯਤ ਕੀਤਾ ਹੋਇਆ ਉਹ ਕਰੀਬਨ ਪੂਰਾ ਹੀ ਹੋ ਗਿਆ, ਜਿਸ ਕਰਕੇ ਅੱਜ ਦੀ ਦੀਵਾਨ ਦੀ ਇੱਥੇ ਹੀ ਸਮਾਪਤੀ ਹੈ ਜੀ। ਲੱਜਤ ਹੋਇ ਰੋਇਓ ਤਬ ਹੈ, ਭਗ ਸਹੰਸਰ ਤਨ ਪਾਏ, ਪਰਸ ਰਾਮ ਕੀ ਅਬ ਕਥਾ, ਦੇਸ ਤੁਮ ਹੈ ਸੁਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣਤਾ।